ਪਾਤ ਨਿਪਾਤ ਪਲਾਸ ਪ੍ਰਕਾਸ਼ੇ ਜਿਤ ਕਿਤ ਅਰਨ ਵਰਨ ਕੀ ਪਾਸੇ ਚਹੁ ਦਿਸ ਬਨ ਕੀ ਦਿਖੀਅਤ ਭੂਮਾ ਜਨ ਗਨ ਅਗਨੀ ਲਾਟ ਅਧੂਮਾ ਪਾਤ ਨਿਪਾਤ ਪਲਾਸ ਪ੍ਰਕਾਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗ ਜੀ, ਸਤਿਗੁਰੂ ਅੰਗਦ ਸਾਹਿਬ ਜੀ ਦਾ ਜੋ ਮਹਾਨ ਹੀ ਅਨੋਖਾ ਅਤੇ ਲਸਾਨੀ ਜੀਵਨ ਹੈ, ਇਸ ਨੂੰ ਕਵੀ ਸੰਤੋਖ ਸਿੰਘ ਜੀ ਨੇ ਬੜੇ ਸੋਹਣਾ ਛੰਦੀ ਵਿੱਚ ਛੰਦਾਬੰਦੀ ਵੀ ਤਥਾ ਕਾਵ ਦੇ ਵਿੱਚ ਲਿਖਿਆ ਹੈ। ਉਹ ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਪੜ੍ਹਾ ਰਹੇ ਸੁਣ ਸੁਣਾ ਰਹੇ ਹਾਂ ਅਤੇ ਸਰਵਣ ਕਰਕੇ ਪੜ੍ਹ ਕੇ ਲਾਹਾ ਲੈ ਰਹੇ ਹਾਂ। ਪਿੱਛੇ ਇਤਿਹਾਸ ਵਿੱਚ ਪ੍ਰਸੰਗ ਆਪਾਂ ਸਰਵੇ ਕਰ ਲਿਆ, ਜਿਵੇਂ ਸਿੰਘਾਂ ਉੱਪਰ ਇਸ ਦੇ ਬੱਚੇ ਦਾ ਸਗਨ ਪੈਣਾ ਸੀ, ਮੰਗਣਾ ਹੋਣਾ ਸੀ, 100 ਬੱਕਰਾ ਖਰੀਦ ਕੇ ਲੈ ਕੇ ਜਾ ਰਿਹਾ ਸੀ। ਸਤਿਗੁਰੂ ਜੀ ਨੇ ਸਹਿਜੇ ਕਿਹਾ ਵੀ ਇਹ ਕਿਸ ਵਾਸਤੇ ਹੈ। ਕਹਿਣ ਲੱਗਾ ਜੀ ਬੱਚੇ ਤੋਂ ਮੰਗਣਾ ਹੋਣਾ ਹੈ, ਬਾਹਰੋਂ ਜਿਹੜੇ ਰਿਸ਼ਤੇਦਾਰ ਹੈ ਹੋਰ ਸਾਖ ਸੰਬੰਧੀ ਸਾਰੇ ਇਕੱਠੇ ਹੋਣਗੇ, ਮਿੱਤਰ ਦੋਸਤ ਆਦਿਕ, ਅਤੇ ਸਾਡੇ ਬੜੇ ਬੜਿਆਂ ਦੇ ਰੀਤੀ ਹੈ ਵੀ ਜਦੋਂ ਕੋਈ ਖੁਸ਼ੀ ਦਾ ਸਮਾਂ ਆਉਂਦਾ ਉਸਨੂੰ ਅਸੀਂ ਮਾਸ ਅਤੇ ਚੌਲਾਂ ਦਾ ਜਿਹੜਾ ਭੋਜਨ ਹੈ ਉਹਨੂੰ ਛਕਾਉਂਦੇ ਹਾਂ। ਗੁਰੂ ਮਹਾਰਾਜ ਜੀ ਹੱਸੇ, ਕਹਿਣ ਲੱਗੇ ਵੀ ਸ਼ੀਰੇ ਉੱਪਰ ਜਦੋਂ ਤੂੰ ਮਹਾਨ ਪਾਪ ਕਰ ਰਿਹਾ ਹੈ ਇਹਦਾ ਫਲ ਤਾਂ ਤੈਨੂੰ ਹੀ ਭੁਗਤਣਾ ਪਏਗਾ, ਯਮਾਂ ਦੀ ਖਲਫਾਹੀ ਤੇਰੇ ਪਏਗੀ, ਨਰਕਾਂ ਵਿੱਚ ਤੂੰ ਹੀ ਡਿੱਗੇਗਾ, ਇਹ ਜਿਹੜੇ ਖਾ ਪੀ ਕੇ ਪਾਸੇ ਹੋ ਜਾਣਗੇ, ਦੇਖਾ ਤੇਰੀ ਜਾਨ ਨੂੰ ਦੇਣਾ ਪਏਗਾ। ਕਿਉਂ ਇਹ ਖੁਸ਼ੀ ਦੇ ਸਮੇਂ ਐਡਾ ਵੱਡਾ ਤੂੰ ਵਜਰ ਪਾਪ ਕਰਿਆ ਚਾਹੁੰਦਾ ਹੈ, ਡਰ ਗਿਆ ਹੈ। ਕਹਿਣ ਲੱਗਿਆ ਮਹਾਰਾਜ ਵਡਵਡੇਰੇ ਨਾ ਦੁਖੀ ਹੋਣ, ਸਾਖ ਸੰਬੰਧੀ ਵੀ ਖੁਸ਼ੀ ਰਹਿਣ, ਕੋਈ ਵਿਘਨ ਨਾ ਪਵੇ, ਕੋਈ ਆ ਕਿਰਪਾ ਕਰਕੇ ਦੱਸ ਦਿਓ, ਮੈਂ ਵੀ ਚਾਹੁੰਦਾ ਵੀ ਇਹ ਨਾ ਹੀ ਹੋਵੇ। ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਵੀ ਇੱਕ ਹੀਲਾ ਹੈਗਾ ਹੈ, ਇਹ ਸਗਨ ਦੀ ਰਸਮ ਦੇ ਸਮੇਂ ਜੋ ਕੁਛ ਕਰਨਾ ਕਰਾਉਣਾ ਉਹ ਇੱਥੇ ਤੂੰ ਸਾਡੇ ਅਸਥਾਨ 'ਤੇ ਖਜੂਰ ਸਾਹਿਬ ਵਿੱਚ ਹੀ ਕਰਾ ਲਾ, ਸਾਡੇ ਸਨਮੁਖ ਸਮਕਸ਼, ਫਿਰ ਇਹ ਕੁਛ ਨਹੀਂ ਤੈਨੂੰ ਕਰਨ ਦੀ ਲੋੜ ਪਏਗੀ। ਇਸ ਵਚਨ 'ਤੇ ਇਸਨੇ ਫੁੱਲ ਚੜ੍ਹਾਏ ਆ, ਸਤ ਵਚਨ ਕਹਿ ਦਿੱਤਾ ਹੈ। ਜਦੋਂ ਦਿਨ ਆਇਆ ਹੈ ਸਾਰੀ ਸਮੱਗਰੀ ਚੁੱਕ ਚੁਕਾ ਕੇ ਮਹਾਰਾਜ ਦੇ ਅਸਥਾਨ 'ਤੇ ਲੈ ਆ, ਬਾਕੀ ਸਾਰਿਆਂ ਨੂੰ ਕਹਿ ਦਿੱਤਾ ਵੀ ਇਹ ਸਾਰੀ ਜਿਹੜੀ ਰਸਮ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਹੋਵੇਗੀ। ਆਪਾਂ ਸਾਰਿਆਂ ਨੇ ਉੱਥੇ ਰਲ ਮਿਲ ਕੇ ਇਹ ਰਸਮ ਨੂੰ ਪੂਰੀਆਂ ਕਰਨੀਆਂ ਹੈ, ਸਾਰੇ ਹੀ ਆ ਗਏ ਨੇ। ਇਸ ਤਰ੍ਹਾਂ ਗੁਰਮਤ ਅਨੁਸਾਰ ਫਿਰ ਰਸਮ ਹੋ ਗਈ ਹੈ, ਸਾਰਿਆਂ ਨੂੰ ਗੁਰੂ ਕੇ ਲੰਗਰ 'ਤੇ ਵੀ ਜਾ ਕੇ ਜਿਹੜਾ ਸੋਹਣੀ ਦਾਲ ਬਣੀ ਹੈ, ਸੋਹਣੇ ਚੌਲ ਬਣੇ, ਰਲਾ ਮਿਲਾ ਕੇ ਛਕ ਛਕਾ ਲਏ ਨੇ। ਕਿਸੇ ਨੇ ਕੋਈ ਮਾਸ ਮੂਸ ਦੀ ਗੱਲ ਬਲਤੀ ਨਹੀਂ ਕੀਤੀ ਹੈ। ਕਈ ਵਾਰੀ ਇਤਿਹਾਸ ਵਿੱਚ ਜਦੋਂ ਮਾਸ ਦਾ ਪ੍ਰਸੰਗ ਆ ਜਾਂਦਾ ਹੈ, ਜਿਹੜੇ ਮਾਸ ਖਾਣ ਦੇ ਜ਼ਿਆਦਾ ਸ਼ੌਕੀਨ ਨੇ, ਜ਼ਿਆਦਾ ਤਰਜੀਹ ਦੇਣ ਵਾਲੇ, ਉਸ ਵੇਲੇ ਤਾਂ ਇਹ ਬੜਾ ਬਣਾ ਬਣਾ ਕੇ ਕਥਾ ਜੀ ਕਰਦੇ, ਦੇਖੋ ਇੱਥੇ ਮਾਸ ਖਾਣਾ ਲਿਖਿਆ ਹੈ, ਜਦੋਂ ਕਿਤੇ ਭਾਈ ਸਿੰਘਾਂ ਜੀ ਦਾ ਉੱਪਲ ਦਾ ਪ੍ਰਸੰਗ ਜਾਂਦਾ ਉਦੋਂ ਫਿਰ ਕਹਿੰਦੇ ਇਹ ਪ੍ਰਸੰਗ ਤਾਂ ਅਖੇਪ ਕਜਾ ਲੱਗਦਾ ਹੈ। ਇਹ ਜਿਹੜਾ ਪ੍ਰਸੰਗ ਹੈ ਇਹ ਗੁਰਮਤਿ ਅਨੁਸਾਰ ਨਹੀਂ ਦਿਸਦਾ ਹੈ, ਇਹ ਕਵੀ ਜੀ ਨੇ ਕਿਸੇ ਦੇ ਹੋਰ ਪ੍ਰਭਾਵ ਵਿੱਚ ਆ ਕੇ ਐਸਾ ਕੁਛ ਲਿਖ ਲਿਖਾ ਦਿੱਤਾ ਹੈ, ਇਸ ਤਰ੍ਹਾਂ ਜਾਂ ਕਹਿ ਕਹਾ ਕੇ ਅੱਗੇ ਲੰਘ ਜਾਂਦੇ ਨੇ। ਲੇਕਿਨ ਗੁਰਬਾਣੀ ਵਿੱਚ ਜਿਹੜਾ ਕੋਈ ਐਸਾ ਹੈ ਉਹ ਤਾਂ ਕਿਤੇ ਵੀ ਖਾਣ ਦੀ ਅੱਗੇ ਹੀ ਨਹੀਂ ਆਈ ਹੈ, ਉਪਮਾਸ ਹੀ ਲਿਖਿਆ ਹੈ, ਸਗੋਂ ਨਿਸ਼ੇਧ ਵਿੱਚ ਬਹੁਤ ਹੈ। ਦੂਜਿਆਂ ਨੂੰ ਸੰਬੋਧਨ ਕਰਦਿਆਂ ਕਬੀਰ ਸਾਹਿਬ ਜੀ ਨੇ ਵੀ ਐਸੇ ਹੀ ਕਿਹਾ, ਜਦ ਸਭ ਮੈਂ ਖੁਦਾਏ ਕਹਿ ਤੂੰ ਤੋ ਕਿਉਂ ਮੁਰਗ ਵੀ ਮਾਰਾ ਹੈ। ਜਿਹੜੇ ਕੋਈ ਮਾਸ ਦੀਆਂ ਬਲੀਆਂ ਦੇ ਕੇ ਜੱਗ ਵਗੈਰਾ ਕਰਨ ਵਾਲੇ ਸੀ ਉਹਨਾਂ ਨੂੰ ਵੀ ਸਿੱਧਾ ਹੀ ਲਿਆ ਵੀ ਜੀ ਉਹ ਵਧੋ ਸੋ ਧਰਮ ਕਿਤਾਬੋ, ਧਰਮ ਕਹੋ ਕਿਤ ਭਾਈ, ਆਪਸ ਕੋ ਮਨ ਵਰ ਕਰ ਥਾਪੋ, ਗਾਹਕੋ ਕਹੋ ਕਸਾਈ। ਜੀਆਂ ਨੂੰ ਮਾਰ ਕੇ ਬਲੀਆਂ ਦੇਣੀਆਂ, ਜੱਗ ਵਗੈਰਾ ਕਰਨੇ, ਇਸ ਤਰ੍ਹਾਂ ਉਹਨੂੰ ਤਾਂ ਤੁਸੀਂ ਧਰਮ ਕਰਦੇ, ਧਰਮ ਕਰਕੇ ਤਾਂ ਆਪਦੇ ਵੀ ਬਹੁਤ ਵੱਡਾ ਸੀ, ਧਰਮ ਕਰ ਰਹੇ ਹਾਂ, ਪੁੰਨ ਕਰ ਰਹੇ ਹਾਂ। ਇਹ ਫਿਰ ਆਪਣੇ ਆਪ ਨੂੰ ਸ਼੍ਰੋਮਣੀ ਮੁਨੀਏ ਮੰਨਦੇ ਹੋ, ਜੇ ਇਸ ਤਰ੍ਹਾਂ ਜੀਆਂ ਨੂੰ ਮਾਰ ਕੇ ਖਾ ਪੀ ਲੈਣਾ, ਜੱਗ ਵਗੈਰਾ ਕਰ ਦੇਣਾ, ਹੱਤਿਆ ਕਰ ਦੇਣੀ, ਫਿਰ ਕਸਾਈ ਤੁਸੀਂ ਕਿਹਨੂੰ ਕਹੋਗੇ? ਕਸਾਈ ਤਾਂ ਫਿਰ ਜੀਆਂ ਨੂੰ ਨਾ ਮਾਰਨ ਵਾਲੇ ਹੋਏ। ਇਸ ਕਰਕੇ ਜਿਹੜਾ ਤੂੰ ਜੀਆਂ ਨੂੰ ਮਾਰ ਰਹੇ ਹੋ ਨਾ, ਅਤੇ ਫਿਰ ਆਪਣੇ ਆਪ ਨੂੰ ਸ੍ਰੇਸ਼ਟ ਮੁਨੀ ਮੰਨ ਰਿਹਾ, ਸਭ ਤੋਂ ਵੱਡੇ ਕਸਾਈ ਤਾਂ ਤੁਸੀਂ ਹੋ। ਲੋਭ ਤਾਂ ਲੋਭ ਲਾਲਚ ਵਿੱਚ ਆ ਕੇ ਐਸਾ ਕੁਛ ਕਰਦੇ ਨੇ, ਉਹਨਾਂ ਨੂੰ ਕੋਈ ਮਾਇਆ ਵੀ ਮਿਲਦੀ ਹੈ ਅਤੇ ਉਹਨਾਂ ਦਾ ਟੱਬਰ ਟੀਰ ਵੀ ਫਿਰਦਾ ਹੈ। ਤੁਸੀਂ ਜੀਵੀ ਦੇ ਪਿੱਛੇ ਸਾਰਾ ਕੁਛ ਇਹ ਪਾਪ ਕਰਦੇ ਹੋ, ਇਸ ਕਰਕੇ ਸਭ ਤੋਂ ਵੱਡੇ ਕਸਾਈ ਤਾਂ ਤੁਸੀਂ ਹੋ। ਕਬੀਰ ਸਾਹਿਬ ਜੀ ਦੇ ਇਸ ਤਰ੍ਹਾਂ ਦੇ ਵਚਨ ਕਹੇ, ਉਹਨਾਂ ਨੂੰ ਅੱਗਿਓਂ ਕੋਈ ਜਵਾਬ ਨਹੀਂ ਆਇਆ ਸੀ, ਨਾ ਬੁੱਲਾਂ ਨੂੰ ਨਾ ਇਹ ਜਿਹੜੇ ਕੋਈ ਜੱਗ ਵਗੈਰਾ ਜੀ ਹੱਤਿਆ ਕਰਕੇ ਕਰਨ ਕਰਾਉਣ ਵਾਲੇ ਹੈ। ਇਸੇ ਤਰ੍ਹਾਂ ਹਾਂ, ਗੁਰੂ ਕੇ ਲੰਗਰ ਵਿੱਚ ਜੋ ਕੁਛ ਵਰਤਦਾ ਸੀ ਇਸ ਸੰਬੰਧ ਵਿੱਚ ਸੱਤਾ ਬਲਵੰਡ ਜੀ ਨੇ ਸੋਹਣੇ ਢੰਗ ਨਾਲ ਇਹ ਸਪਸ਼ਟ ਕਰਕੇ ਲਿਖ ਦਿੱਤਾ ਹੈ। ਇਹਦੇ ਵਿੱਚ ਤਾਂ ਕੋਈ ਸ਼ੱਕ ਸ਼ੁਬਾ ਰਹਿੰਦਾ ਹੀ ਨਹੀਂ। ਸੁਣ ਕੇ ਬੱਚਿਆਂ ਨੂੰ ਲੰਗਰ ਦੌਲਤ ਵੰਡੀਏ ਰਸਮਰਤ ਖੀਰ ਕਿਆਲੀ, ਗੁਰੂ ਕੇ ਲੰਗਰ ਦੇ ਵਿੱਚ ਇਹ ਦੌਲਤ ਵੰਡੀ ਜਾਂਦੀ ਹੈ, ਉਹ ਕੀ ਹੈ ਵੀ ਘਿਓ ਵਾਲੀ ਜਿਹੜੀ ਖੀਰ ਅੰਮ੍ਰਿਤਮਈ ਬਹੁਤ ਮਿੱਠੀ, ਉਹ ਕਿੱਥੇ ਘਿਓ ਵਾਲੀ ਖੀਰ ਕਿੱਥੇ ਕਹਿਣਾ ਵੀ। ਗੁਰੂ ਕੇ ਲੰਗਰ ਵਿੱਚ ਮਾਸ ਬਣਿਆ, ਮੱਛੀ ਬਣਾ ਕੇ ਲਿਆਂਦੀ, ਮਹਾਰਾਜ ਨੂੰ ਸ਼ਿਕਾਈ ਗੁਰੂ ਅਮਰਦਾਸ ਸਾਹਿਬ ਜੀ ਨੇ। ਉਹ ਇਸ ਤਰ੍ਹਾਂ ਦੇ ਜਿਹੜੇ ਪ੍ਰਸੰਗ ਹੈ ਤਾਂ ਸਾਰੇ ਅਖੇਪ ਕਜੇ, ਪਰ ਉਹਨਾਂ ਨੂੰ ਕਈ ਵਾਰੀ ਜਿਹੜੇ ਖਾਣ ਪੀਣ ਵਾਲੇ ਉਹ ਬੜੀ ਤਰਜੀਹ ਦਿੰਦੇ, ਕਹਿੰਦੇ ਇੱਥੇ ਲਿਖਿਆ ਮਾਸ ਖਾਣਾ ਜਾਇਜ਼ ਹੈ, ਇੱਥੇ ਲਿਖਿਆ ਪਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਾਨੂੰ ਕੋਈ ਐਸੀ ਤੁੱਕ ਨਹੀਂ ਮਿਲ ਸਕਦੀ ਹੈ ਜਿੱਥੇ ਕੋਈ ਇਹ ਲਿਖਿਆ ਹੋਵੇ ਤੁਸੀਂ ਖਾਓ ਰੱਜ ਰੱਜ ਕੇ। ਭਾਗ ਮਾਸਲੀ ਸ਼ਰਾਬ ਪਾਨ ਜੋ ਜੋ ਪ੍ਰਾਣੀ ਕਹਾਏ, ਤੀਰਥ ਵਰਤ ਨੇਮ ਕੀਏ ਤੇ ਸਭਾ ਦਰ ਸਾਧਲ ਜਾਏ, ਜਾਂ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਆ ਮਨ ਮੈਂ ਚਲੇ ਵਿਕਾਰ। ਇਹ ਨਿਸ਼ੇਧ ਵਿੱਚ ਬਹੁਤ ਕੁਛ ਆਇਆ ਹੈ। ਇਸ ਨੇ ਗੁਰਮਤਿ ਰੀਤੀ ਅਨੁਸਾਰ ਸਾਰਾ ਕਾਰਜ ਕਰਿਆ ਹੈ। ਕਈ ਵਾਰੀ ਐਸਾ ਕਹਿਣ ਕਹਾਉਣ ਵਿੱਚ ਹੁਣ ਵੀ ਇਹ ਸਿੱਖਾਂ ਵਿੱਚ ਆਉਂਦਾ ਜੀ ਕੀ ਕਰੀਏ ਜੀ, ਰੁੱਸ ਜਾਣਗੇ ਸਾਖ ਸੰਬੰਧੀ, ਜੇ ਨਾ ਖੁਆਇਆ ਅਸੀਂ ਉਹਨਾਂ ਤੋਂ ਖਾਂਦੇ ਪੀਂਦੇ ਰਹੇ ਹਾਂ। ਉਹ ਕਹਿਣਗੇ ਸਾਡੇ ਤਾਂ ਵੀ ਤੁਸੀਂ ਇਹ ਖਾ ਪੀ ਆਏ, ਹੁਣ ਆਪਣੇ ਸਾਹਿਬਾਂ ਦੇ ਵੇਲੇ ਤੁਸੀਂ ਦਾਲ ਮੂੰਗੀ ਨਾ ਸਾਰਦੇ ਹੋ, ਇਹ ਨਹੀਂ ਹੋਣਾ ਹੈ ਵੀ ਉਹ ਨਾ ਕਿਤੇ ਨਾਰਾਜ਼ ਹੋ ਜਾਣ, ਉਹਨਾਂ ਪਿੱਛੇ ਅਸੀਂ ਸਾਰਾ ਜਿਹੜਾ ਸੌ ਸੌ ਬੱਕਰਾ ਹੋਰ ਮੱਛੀਆਂ ਆਂਡੇ ਸਭ ਕੁਛ ਜੋ ਕੁਛ ਹੈ ਕੂੜਾ ਕਰਕਟ ਖਾਈ ਪੀ ਜਾਂਦੇ, ਪਾਪ ਕਰੀ ਜਾਂਦੇ, ਬਾਅਦ ਵਿੱਚ ਜਦੋਂ ਫਿਰ ਉਹਦਾ ਫਲ ਮਾੜਾ ਹੁੰਦਾ ਹੈ, ਬੇਚੈਨੀ ਫੈਲਦੀ, ਦੁੱਖ ਤਕਲੀਫਾਂ ਆਉਂਦੀਆਂ, ਫਿਰ ਅਸੀਂ ਕਹਿੰਦੇ ਵੀ ਇੱਕ ਵਿਆਹ ਜਾ ਕੀਤਾ ਸੀ, ਉਦੋਂ ਬਾਅਦ ਮਨ ਬੜਾ ਬੇਚੈਨ ਰਹਿੰਦਾ ਹੈ, ਮਨ ਬੜਾ ਅਸ਼ਾਂਤ ਰਹਿੰਦਾ ਹੈ, ਸਰੀਰ ਜਿਹਾ ਬਹੁਤ ਢਿੱਲਾ ਮੁੱਠਾ ਜਿਹਾ ਰਹਿਣ ਲੱਗ ਗਿਆ, ਉਹ ਗੱਲ ਨਹੀਂ ਹੈ। ਜੇ ਕੋਈ ਕਹੇ ਵੀ ਆਹ ਕੁਛ ਕਰਿਆ ਕਰਾਉਣਾ ਹੋਣਾ, ਫਿਰ ਕੀ ਕਰੀਏ ਜੀ, ਸਾਕ ਸੰਬੰਧੀ ਗੁੱਸੇ ਹੋ ਜਾਣੇ ਸੀ, ਰਿਸ਼ਤੇਦਾਰ ਹੋਣੇ, ਉਹ ਧੱਕੇ ਧੱਕਾ ਹੀ ਨਿਕਰਿਆ ਸੀ। ਜਿਨ੍ਹਾਂ ਨੇ ਅਮਰ ਛਕਿਆ ਉਹ ਵੀ ਸਭ ਤੋਂ ਵੱਧ ਇਸ ਕੰਮ ਪਿੱਛੇ ਅੱਗੇ ਹੁੰਦੇ ਨੇ। ਦੂਜਾ ਤੀਜਾ ਤੱਕ ਕਰੇ ਗੁਰੂ ਕੇ ਸਿੱਖ ਨੂੰ ਤਾਂ ਐਸਾ ਕੋਈ ਕਰਨਾ ਕਿਤੇ ਲਿਖਿਆ ਹੀ ਨਹੀਂ ਹੈ, ਕਿਤੇ ਅੱਗੇ ਹੀ ਨਹੀਂ ਹੈ। ਜਿੰਨੇ ਲੋਕ ਆਏ ਜ਼ਿਆਦਾ ਐਸਾ ਕੁਛ ਕਰ ਕਰਾਉਂਦੇ ਨੇ, ਉਹ ਤਾਂ ਗਾਂ ਹੀ ਲੱਗ ਜਾਂਦੇ, ਮਾੜਾ ਮੋਟਾ ਵੀ ਸ਼ਰਮ ਨਹੀਂ ਹੁੰਦੀ ਆ। ਲੀਡਰ ਲੁੱਡਰ ਜੇ ਤੁਸੀਂ ਦੇਖੋ, ਜਦੋਂ ਇਹਨਾਂ ਦੇ ਬੱਚਿਆਂ ਦੇ ਵਿਆਹ ਹੁੰਦੇ ਵੀ ਕੀ ਕੁਝ ਕੱਢੀ ਘੋਲਦੇ ਹੁੰਦੇ ਸਾਰੇ, ਸ਼ਰਮ ਸ਼ੁਰਮ ਬਿਲਕੁਲ ਐਂ ਲਾ ਕੇ ਕਿਤੇ ਪੂਰੇ ਸੱਤਵੇਂ ਸਥਾਨ 'ਤੇ ਰੱਖ। ਪਾਤ ਨਿਪਾਤ ਪਲਾਸ ਪ੍ਰਕਾਸ਼ੇ। ਇਸ ਤਰ੍ਹਾਂ ਜਦੋਂ ਬਸੰਤ ਚੜ ਗਈ ਹੈ, ਚੇਤ ਦਾ ਮਹੀਨਾ ਚੜਿਆ ਆ, ਨਾ ਠੰਡ ਹੈ ਨਾ ਗਰਮੀ ਹੈ, ਅਤੇ ਹਰ ਪਾਸੇ ਫੁੱਲ ਹੀ ਫੁੱਲ ਅਨੇਕਾਂ ਤਰ੍ਹਾਂ ਦੇ ਖਿੜ ਗਏ ਨੇ, ਜਿਨ੍ਹਾਂ ਦੀ ਬੜੀ ਸੋਭਾ ਹੋ ਰਹੀ ਹੈ। ਜਿਹੜੇ ਪਲਾਹਾਂ ਦੇ ਢੱਕਾਂ ਦੇ ਦਰਖਤ ਹੈ, ਉਹ ਪੱਤਿਆਂ ਤੋਂ ਬਿਨਾਂ ਬੜੇ ਪ੍ਰਕਾਸ਼ ਰਹੇ ਹੈ। ਜਿਤ ਕਿਤ ਅਰਣ ਬਰਣ ਕੀ ਪਾਸੇ। ਕਿੱਧਰ ਕਿੱਧਰ ਝਾਤੀ ਮਾਰ ਕੇ ਦੇਖੀ, ਅਰਣ ਕੀ ਹੈ ਲਾਲ ਹੀ ਲਾਲ, ਜਿਹੜਾ ਬਰਣ ਕੀ ਰੰਗ ਹੈ, ਉਹ ਪਾਸੇ ਕੀ ਪ੍ਰਤੀਤ ਹੁੰਦਾ, ਹਰ ਪਾਸੇ ਲਾਲ ਰੰਗ ਹੀ ਦਿਸ ਰਿਹਾ ਹੈ। ਕਿਉਂਕਿ ਜਿਹੜਾ ਪਲਾਹ ਦਾ ਦਰਖਤ ਹੈ, ਉਹਦੇ ਜਿੰਨੇ ਵੀ ਫੁੱਲ ਹੁੰਦੇ ਲਾਲ ਰੰਗ ਦੇ, ਗੂੜੇ ਰੰਗ ਦੇ ਹੁੰਦੇ ਹਨ। ਇਸ ਕਰਕੇ ਕਹਿੰਦੇ ਪਲਾਹ ਦੇ ਦਰਖਤ ਦੇ ਪੱਤੇ ਬਾਅਦ ਵਿੱਚ ਨਿਕਲਦੇ, ਫੁੱਲ ਪਹਿਲਾਂ ਖਿੜਦੇ ਹੁੰਦੇ ਹੈ। ਆਮ ਹੈ ਵੀ ਪਹਿਲਾਂ ਪੱਤੇ ਨਿਕਲਦੇ, ਬਾਅਦ ਵਿੱਚ ਫੁੱਲ ਲੱਗਦੇ ਅਤੇ ਫਿਰ ਫਲ ਲੱਗਦੇ ਨੇ। ਇੱਕੋ ਇੱਕ ਇਹ ਪਲਾਹ ਦਾ ਦਰਖਤ, ਢੱਕ ਦਾ ਦਰਖਤ ਐਸਾ ਹੈ, ਜਿਹਦੇ ਪੱਤੇ ਬਾਅਦ ਵਿੱਚ ਅਤੇ ਫੁੱਲ ਪਹਿਲਾਂ। ਇਸ ਕਰਕੇ ਕਵੀ ਜੀ ਕਹਿ ਰਿਹਾ ਵੀ ਪਲਾਹ ਦੇ ਜਿਹੜੇ ਦਰਖਤ ਪੱਤਿਆਂ ਤੋਂ ਬਿਨਾਂ ਬੜੇ ਪ੍ਰਕਾਸ਼ ਰਹੇ, ਜਿੱਧਰ ਕਿੱਧਰ ਲਾਲ ਹੀ ਰੰਗ ਜਿਹੜਾ ਹੈ ਉਹ ਦਿਸ ਰਿਹਾ ਹੈ। ਚੌਹਾਂ ਦਿਸ ਬਨ ਕੀ ਦਿਖੀਅਤ ਭੂਮ। ਬਾਰਿਸ਼ ਮੇਰੇ ਜਿੱਧਰ ਝਾਤੀ ਮਾਰੀਏ, ਜਿਹੜੀ ਜੰਗਲ ਵਾਲੀ ਧਰਤੀ ਹੈ ਉਹ ਦੇਖੀ ਜਾਂਦੀ ਹੈ। ਜਨ ਗਨ ਅਗਨੀ ਲਾਟ ਅਧੂਮ। ਕਹਿੰਦੇ ਬਹੁਤੀਆਂ ਜਿਹੜੀਆਂ ਅਗਨੀਆਂ ਦੀ ਲਾਟ ਹੈ ਉਹ ਧੂੰਏ ਤੋਂ ਰਹਿਤ ਨਿਕਲ ਰਹੀ ਹੈ। ਜਿੱਧਰ ਕਿਹੜੇ ਪੀਲੇ ਰੰਗ ਦੇ ਜਿਹੜੇ ਫੁੱਲ ਹਨ ਖਿੜੇ ਹੋਏ ਨੇ, ਉਹ ਜਾਣੀ ਅਗਨੀ ਦੀ ਲਾਟ ਹੈ ਧੂੰਏ ਤੋਂ ਬਗੈਰ। ਉਪਬਨ ਮਹਿ ਗੁਲਾਬ ਚਟਕੀਲੇ। ਬਾਗਾਂ ਦੇ ਵੇ ਜਿਹੜੇ ਕੋਈ ਗੁਲਾਬ ਦੇ ਫੁੱਲ ਹਨ ਬੜੇ ਚਟਕੀਲੇ ਭੜਕੀਲੇ ਹਨ। ਵਿਕਸਤ ਬੂਟਨ ਸਾਥ ਛਬੀਲੇ। ਜਿਹੜੇ ਫੁੱਲ ਹੈ ਕਹਿੰਦੇ ਗੁਲਾਬ ਦੇ ਫੁੱਲਾਂ ਨਾਲ ਬੜੇ ਕਹਿੰਦੇ ਛਵੀ ਸਾਥ ਸੋਭਾ ਸਹਿਤ ਵਿਕਸਿਤ ਕੀਏ ਖਿੜ ਰਹੇ ਹਨ। ਕੌਣ ਕੌਣ ਤਰ ਫੂਲਨ ਕੇਰੀ। ਕਹਿੰਦੇ ਹੇ ਸਰੋਤਾ, ਜਿਹਨਾਂ ਜਿਹੜੇ ਫੁੱਲਾਂ ਵਾਲੇ ਦਰਖਤ ਹੈ ਕੌਣ ਕੌਣ ਦੀ। ਕਹੀਅਤ ਜਾਤ ਰੁਚਰਤਾ ਹੇਰੀ। ਸੁੰਦਰਤਾ ਦੇਖ ਕੇ ਕਹੀ ਜਾਏ ਨਹੀਂ ਕਹੀ ਜਾ ਸਕਦੀ ਹੈ। ਸੋਭਾ ਬਨ ਉਪਬਨ ਕੀ ਬਾਡੀ। ਸੁਣ ਲਓ ਸਮਝ ਲਓ ਵੀ ਜਿਹੜੇ ਬਾਗ ਬਗੀਚੇ ਹਨ ਜੰਗਲ ਹਨ ਉਹਨਾਂ ਦੀ ਜਿਹੜੀ ਸੋਭਾ ਹੈ ਸੁੰਦਰਤਾ ਅੰਦਰ ਬਹੁਤ ਵੱਧ ਗਈ ਹੈ। ਮਨਹੋ ਦਿਖਾਵਨ ਨਿਜ ਤੇ ਕਾਢੀ। ਅੰਦਰ ਕਹਿੰਦੇ ਜਿਹੜੀ ਬਾਗ ਬੀਜਿਆਂ ਦੇ ਸੋਭਾ ਸੀ ਸੁੰਦਰਤਾ ਸੰਭਾਲ ਨਹੀਂ ਸਕੀ ਹੈ, ਹੁਣ ਉਹਨਾਂ ਨੇ ਮਨੋ ਲੋਕਾਂ ਨੂੰ ਦਿਖਾਉਣ ਵਾਸਤੇ ਆਪਣੀ ਸੋਭਾ ਸੁੰਦਰਤਾ ਆਪਣੇ ਤੋਂ ਬਾਹਰ ਕੱਢੀ ਹੈ ਫੁੱਲਾਂ ਰਾਹੀਂ ਬ੍ਰਿੰਦ ਬਿਹੰਗਨ ਬੋਲ ਬਜਨੀਅਤ ਬਸੰਤ ਰੁੱਤ ਦੇ ਚੜ੍ਹਨੇ ਕਰਕੇ ਜਿੱਧਰ ਕਿੱਧਰ ਦਰਖਤਾਂ ਉੱਪਰ ਬੈਠੇ ਹੋਏ ਬਹੁਤ ਬਹੁਤ ਜਿਹੜੇ ਪੰਛੀ ਬੋਲਦੇ ਜਾਣੇ ਜਾਂਦੇ ਹਨ ਕਾਨਨ ਮਹਿ ਸੁਨੀਅਤ ਜਿਹੜੇ ਕੋਈ ਜੰਗਲਾਂ ਵਿੱਚ ਰਹਿੰਦੇ ਨੇ ਉਹਨਾਂ ਦੇ ਕੰਨਾਂ ਵਿੱਚ ਕਹਿੰਦੇ ਆਵਾਜ਼ਾਂ ਸੁਣੀਆਂ ਜਾਂਦੀਆਂ ਤਰ੍ਹਾਂ ਤਰ੍ਹਾਂ ਦੇ ਪੰਛੀ ਬੋਲਦੇ ਉਹ ਸੁਣਦੇ ਹਨ ਰੁੱਤ ਬਸੰਤ ਜਗ ਬਿਦਤ ਛਬੀਲਾ ਇਸ ਤਰ੍ਹਾਂ ਜਿਹੜੀ ਬਸੰਤ ਰੁੱਤ ਹੈ ਸੰਸਾਰ ਦੇ ਵਿੱਚ ਪ੍ਰਗਟ ਹੋ ਰਹੀ ਹੈ ਬੜੀ ਛਵੀ ਵਾਲੀ ਬੜੀ ਸੋਭਾ ਵਾਲੀ ਸਾਤ ਬ੍ਰਿਤ ਸਤਿਗੁਰ ਕੀ ਲੀਲਾ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਦੀ ਜਿਹੜੀ ਲੀਲਾ ਹੈ ਚੇਸ਼ਟਾ ਹੈ ਉਹ ਸ਼ਾਂਤ ਪ੍ਰਤੀ ਵਾਲੀ ਹੈ ਸਤੋ ਗੁਣੀ ਆਵਤ ਗੋਇੰਦਵਾਲ ਜਦਾਈ ਜਦੋਂ ਵੀ ਗੋਇੰਦਵਾਲ ਸਾਹਿਬ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਆਉਂਦੇ ਹਨ ਵਿਪਨ ਬਿਲੋਕਤ ਸੁੰਦਰਤਾਈ ਉਸ ਵੇਲੇ ਕਹਿੰਦੇ ਜਿਹੜੀ ਹੈ ਜੰਗਲ ਦੀ ਬਾਗ ਬਗੀਚਿਆਂ ਦੀ ਸੁੰਦਰਤਾਈ ਤੱਕਦੇ ਹਨ ਤਨ ਕੋ ਤਿਆਗਨ ਚਿਤਵਤ ਚਾਹਤ ਸਤਿਗੁਰੂ ਅੰਗਦ ਸਾਹਿਬ ਜੀ ਵੀ ਸਰੀਰ ਹੁਣ ਛੱਡਦੇ ਗਏ ਉਹ ਸਰੀਰ ਛੱਡਣਾ ਚਾਹੁੰਦੇ ਹਨ ਗਮ ਨੈ ਅਬ ਬੈਕੁੰਠ ਉਮਾਹਤ ਇਰਸ਼ਾ ਕਰ ਰਹੇ ਹੈ ਵੀ ਸਰੀਰ ਛੱਡ ਕੇ ਹੁਣ ਸੱਚਖੰਡ ਨੂੰ ਚਲੀ ਜਾਈਏ ਜਿੱਥੇ ਬੈ ਨੁੱਤ ਬੈ ਦਾ ਹੁੰਦਾ ਕੁੰਠ ਨੂੰ ਰੁਕਣਦਾ ਹੈ ਇਹ ਜਗ੍ਹਾ ਜਿਹੜੀ ਉਹ ਦਵੈਤ ਭਾਵ ਰੁਕ ਜਾਏ ਖਤਮ ਹੋ ਜਾਏ ਵੈਸਾ ਸੱਚਖੰਡ ਅਸਥਾਨ ਹੀ ਹੈ ਸਭ ਸੰਗਤ ਮਹਿ ਕਹਿ ਬਿਦਤਾਈ ਅਸੀਂ ਹੁਣ ਜੋਤੀ ਜੋਤ ਸਮਾ ਜਾਣਾ ਹੈ ਇਹ ਜਿਹੜੀ ਗੱਲਬਾਤ ਹੈ ਸਤਸੰਗਤ ਵਿੱਚ ਕਹਿ ਕੇ ਸਭ ਨੂੰ ਸੁਣਾ ਦਿੱਤੀ ਹੈ ਸਤਿਗੁਰੂ ਜੀ ਨੇ ਤਜ ਹੈ ਸਰੀਰ ਅਬ ਹੈ ਚਿੱਤ ਆਈ ਸਾਡੇ ਚਿੱਤ ਵੀ ਸਿੱਖੋ ਇਉਂ ਆ ਗਈ ਹੈ ਵੀ ਹੁਣ ਪੰਜ ਭੌਤਿਕ ਸਰੀਰ ਅਸੀਂ ਛੱਡ ਦੇਵਾਂਗੇ ਕੁਝ ਦਿਨਾਂ ਨੂੰ ਸੁਣ ਸੁਣ ਸਿੱਖ ਹਿਰਦੈ ਬਿਸਮਾਵੈ ਸਿੱਖ ਸੁਣ ਸੁਣ ਕੇ ਹਿਰਦੇ ਵਿੱਚ ਬੜਾ ਸ਼ਰਜੇ ਹੋ ਰਹੇ ਹੱਕਾ ਬੱਕਾ ਹੋ ਰਹੇ ਵਾਹਿਗੁਰੂ ਤਜ ਦੇਹ ਸਮਾਵੈ ਸਤਿਗੁਰੂ ਅੰਗਦ ਸਾਹਿਬ ਜੀ ਤਾਂ ਹੁਣ ਆਪਣਾ ਪੰਜ ਭੌਤਿਕ ਸਰੀਰ ਛੱਡ ਕੇ ਵਾਹਿਗੁਰੂ ਵਿੱਚ ਸਮਾ ਜਾਣਗੇ ਜਹਿ ਕਹਿ ਪਸਰ ਗਈ ਇਮ ਬਾਤੀ ਇਹ ਜਿਹੜੀ ਗੱਲਬਾਤ ਹੈ ਵੀ ਗੁਰੂ ਅੰਗਦ ਸਾਹਿਬ ਜੀ ਹੁਣ ਵੀ ਸਰੀਰ ਛੱਡ ਕੇ ਵਾਹਿਗੁਰੂ ਵੀ ਸਮਾ ਜਾਣਗੇ ਹਰ ਪਾਸੇ ਫੈਲ ਗਈ ਹੈ ਤੂੰ ਸੁਨਤ ਭਰ ਆਵਤ ਛਾਤੀ ਜਿਹੜੇ ਸਤਿਗੁਰੂ ਦੇ ਪ੍ਰੇਮੀ ਨੇਮੀ ਗੁਰਸਿੱਖ ਆ ਉਹਨਾਂ ਨੂੰ ਸੁਣ ਸੁਣ ਕੇ ਹਿਰਦੇ ਵਿੱਚ ਕਹਿੰਦੇ ਉਹ ਛਾਤੀ ਭਰ ਆਉਂਦੀ ਹੈ ਦਿਲ ਜਾ ਘਬਰਾਉਂਦਾ ਹੈ ਊਚ ਨੀਚ ਜੁੱਤ ਚਾਰਹ ਵਰਨਾ ਉੱਚੇ ਨੀਚੀਆਂ ਜਾਤੀਆਂ ਦੇ ਸਮੇਤ ਚਾਰੇ ਵਰਨਾ ਦੇ ਲੋਕ ਹਨ ਸੁਣ ਸੁਣ ਹਿਰਦੈ ਬਿਸਮਤਾ ਕਰਨਾ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਕਰ ਰਹੇ ਹਾਂ ਉਹ ਸੁਣ ਸੁਣ ਕੇ ਸਾਰਿਆਂ ਦੇ ਹਿਰਦੇ ਵਿੱਚ ਚਰਿਤਾ ਹੋ ਰਹੀ ਹੈ ਚਰਿਤਾ ਕਰ ਰਹੇ ਹੈ ਪੂਰਬ ਕਹਿ ਸਮਾਵਹ ਫੇਰ ਵੀ ਕਹਿੰਦੇ ਵੀ ਪਹਿਲਾਂ ਹੀ ਸਤਿਗੁਰੂ ਸਾਹਿਬ ਜੀ ਦੱਸ ਦਿੰਦੇ ਆ ਵੀ ਹੁਣ ਅਸੀਂ ਪੰਜ ਭੌਤਿਕ ਸਰੀਰ ਚ ਛੱਡ ਜਾਣਾ ਹੈ ਤੇ ਫੇਰ ਮਹਾਰਾਜ ਜੋਤੀ ਜੋਤ ਸਮਾਉਂਦੇ ਕਰਾ ਮਾਤ ਕੇ ਧਨੀ ਵਡੇਰ ਗੁਰੂ ਨਾਨਕ ਸਾਹਿਬ ਜੀ ਵਾਂਗ ਗੁਰੂ ਅੰਗਦ ਸਾਹਿਬ ਜੀ ਸ਼ਕਤੀਆਂ ਦੇ ਮਹਾਨ ਮਾਲਕ ਹਨ ਬਹੁਤ ਵੱਡੇ ਜਹਿ ਕਹਿ ਸਿੱਖ ਬਹੁ ਸੁਣ ਸੁਣ ਆਵੈ ਜਿੱਥੇ ਕਿੱਥੇ ਜਿਹੜੇ ਗੁਰੂ ਕੇ ਸਿੱਖ ਹੈ ਸੁਣ ਸੁਣ ਕੇ ਚਲੇ ਆਉਂਦੇ ਹਨ ਦਰਸਹਿ ਸਤਿਗੁਰੂ ਬਾਹਰ ਸਮਾਵੈ ਸਤਿਗੁਰੂ ਦੇ ਚੱਲ ਕੇ ਖਡੂਰ ਸਾਹਿਬ ਵਿਖੇ ਦਰਸ਼ਨ ਦਾਰ ਕਰ ਲਈਏ ਨਹੀਂ ਤਾਂ ਫਿਰ ਉਹਨਾਂ ਨੇ ਜੋਤੀ ਜੋਤ ਸਮਾ ਜਾਣਾ ਹੈ ਪਰ ਲੋਕ ਅਵਲੋਕਨ ਕਾਰਨ ਗੁਰੂ ਕੇ ਸਿੱਖਾਂ ਤੋਂ ਬਗੈਰ ਹੋਰ ਜਿਹੜੇ ਲੋਕ ਉਹ ਵੀ ਗੁਰੂ ਮਹਾਰਾਜ ਦੇ ਦਰਸ਼ਨ ਦਾਰ ਕਰਨ ਲਈ ਤੱਕਣ ਲਈ ਆਵਹਿ ਕਰਤੇ ਸੁਜਸ ਉਚਾਰਨ ਵਿੱਚ ਸਤਿਗੁਰੂ ਅੰਗਦ ਸਾਹਿਬ ਜੀ ਦਾ ਸੇਠ ਜਸ ਉਚਾਰਨ ਕਰਦੇ ਚਲੇ ਆਉਂਦੇ ਹਨ ਸੁਣ ਸ੍ਰੀ ਅਮਰ ਅਦਕ ਅਕੁਲਾਏ ਇੱਧਰ ਸਤਿਗੁਰੂ ਅਮਰਦਾਸ ਸਾਹਿਬ ਜੀ ਸੁਣ ਕੇ ਸ੍ਰੀ ਗੋਇੰਦ ਦਰਬਾਰ ਸਾਹਿਬ ਵਿੱਚ ਬੋਲ ਵਿਆਕੁਲਤਾ ਵਿੱਚ ਹੀ ਆ ਗਏ, ਘਬਰਾ ਵਿੱਚ ਹੀ ਆ ਗਏ, ਨਹਿ ਪਹੁੰਚਹ ਟਿਗ ਬਿਨਾ ਬੁਲਾਏ। ਸਤਿਗੁਰੂ ਦੇ ਬੁਲਾਇਆ ਤੋਂ ਬਗੈਰ ਤਾਂ ਅਸੀਂ ਕੋਲ ਪੁੱਜ ਨਹੀਂ ਸਕਦੇ, ਜਾ ਨਹੀਂ ਸਕਦੇ ਹਾਂ। ਘਟੀ ਕਲਪ ਸਮ ਬੀਤਹ ਤਾਈ। ਇਸ ਕਰਕੇ ਆਪ ਜੀ ਨੂੰ ਕਹਿੰਦੇ ਜਿਹੜੀ ਘੜੀ ਦਾ ਸਮਾਂ ਹੈ ਉਹ ਕਲਪ ਦੇ ਸਮਾਨ ਬੀਜਦਾ, ਬ੍ਰਹਮੇ ਦੇ ਦਿਨ ਦੇ ਸਮਾਨ ਲੰਘਦਾ ਹੈ। ਕਰਤ ਅਰਾਧਨ ਬਹੁ ਮਨ ਮਾਹੀ। ਜਦੋਂ ਹਜ਼ਾਰ ਯੁਗ ਦੀ ਚੌਂਕੜੀ ਬੀਤ ਜਾਏ ਫਿਰ ਬ੍ਰਹਮਾ ਦਾ ਇੱਕ ਦਿਨ ਹੁੰਦਾ, ਉਹਨੂੰ ਕਲਪ ਦਿਨ ਕਿਹਾ ਜਾਂਦਾ ਹੈ। ਸ੍ਰੀ ਅੰਗਦ ਲਖ ਅੰਤਰ ਜਾਮੀ। ਜਿਹੜੀ ਪੰਗਤੀ ਪੜ੍ਹਦੇ ਕਰਤ ਅਰਾਧਨ ਬਹੁ ਮਨ ਮਾਹੀ। ਆਪਣੇ ਮਨ ਦੇ ਵਿੱਚ ਬਹੁਤ ਹੀ ਅਰਾਧਨਾ ਕਰਦੇ ਹਨ। ਸ੍ਰੀ ਅੰਗਦ ਲਖ ਅੰਤਰ ਜਾਮੀ। ਸਤਿਗੁਰੂ ਅੰਗਦ ਸਾਹਿਬ ਮਹਾਰਾਜ ਅੰਤਰ ਜਾਮੀ ਹੈ, ਜਾਣ ਕੇ ਸਮਝ ਕੇ ਪਠਿਓ ਹਕਾਰਨ ਸਿੱਖ ਤਬ ਸਵਾਮੀ। ਸਵਾਮੀ ਸਤਿਗੁਰੂ ਜੀ ਨੇ ਅਮਰਦਾਸ ਸਾਹਿਬ ਜੀ ਨੂੰ ਬੁਲਾਉਣ ਵਾਸਤੇ ਇੱਕ ਸਿੱਖ ਨੂੰ ਭੇਜ ਦਿੱਤਾ ਸ੍ਰੀ ਗੋਇੰਦਵਾਲ ਵਿਖੇ। ਸਾਦਰ ਜਾਏ ਅਵਾਹਨ ਕੀਨੇ। ਸਿੱਖ ਗਿਆ, ਉਸਨੇ ਬੜੇ ਸਤਿਕਾਰ ਨਾਲ ਜਾ ਕੇ ਸਤਿਗੁਰੂ ਬੁਲਾਣਾ ਕੀਤਾ, ਸਦਨਾ ਕੀਤਾ ਹੈ। ਸੁਨਤ ਚੱਲਿਓ ਜਲ ਸੋ ਦ੍ਰਿਗ ਪੀਨੇ। ਗੁਰੂ ਅਮਰਦਾਸ ਸਾਹਿਬ ਜੀ ਸੁਣ ਕੇ ਚੱਲੇ ਹਨ, ਨੇਤਰ ਜਿਹੜੇ ਉਹ ਪਾਣੀ ਨਾਲ ਭਿੱਜ ਗਏ ਹਨ ਵਿਰਾਗ ਵਿਛੋੜੇ ਕਰਕੇ। ਤਾਤ ਕਾਲ ਗੁਰ ਦਰਸ਼ਨ ਕਰਿਓ। ਬੜੀ ਛੇਤੀ ਆ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ਨੇ। ਤੂਰਨ ਕਰਤ ਚਰਨ ਪਰ ਭਰਿਓ। ਤੇ ਕਾਹਲੀ ਕਰਦਿਆਂ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੇ ਉੱਪਰ ਡਿੱਗ ਪਏ ਹਨ, ਪੈ ਗਏ ਹਨ। ਦਰਵੀ ਬਿਲੋਚਨ ਤੇ ਜਲ ਧਾਰਾ। ਉਸ ਵੇਲੇ ਬਿਰਾਗ ਵਿੱਚ ਨੇਤਰਾਂ ਵਿੱਚ ਪਾਣੀ ਦੀ ਧਾਰਾ ਚੱਲ ਪਈ ਹੈ। ਮਨੋ ਪ੍ਰੇਮ ਕੋ ਛੁਟਿਓ ਫੁਹਾਰਾ। ਸਮਝ ਲਓ ਮਨੋ ਅੰਦਰਲਾ ਜਿਹੜਾ ਪ੍ਰੇਮ ਪਿਆਰ ਹੈ ਉਹਦਾ ਫੁਹਾਰਾ ਹੀ ਛੁੱਟ ਪਿਆ ਹੈ ਜਲ ਰਾਹੀਂ। ਵਿਆਕੁਲ ਪਰਮ ਜਾਨ ਕਰ ਦਾਸਾ। ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਹੁਤ ਹੀ ਵਿਆਕੁਲ ਜਿਹਾ ਜਾਣ ਕੇ। ਸ੍ਰੀ ਅੰਗਦ ਮੁਖ ਬਾਕ ਪ੍ਰਕਾਸ਼। ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਪਣੇ ਬੁਖਾਰ ਬਿੰਤੋਂ ਬਚਨ ਕਿਹਾ ਹੈ। ਸੁਨ ਪੁਰਖਾ ਪੂਰਨ ਤੁਮ ਗਿਆਨ। ਪੁਰਖ ਤੂੰ ਸੁਣ ਲੈ, ਤੇਰੇ ਅੰਦਰ ਤਾਂ ਪੂਰਨ ਬ੍ਰਹਮ ਗਿਆਨ ਹੈ। ਪਰਮ ਧਾਮ ਮੈਂ ਕਰਾਂ ਪਿਆਨ। ਇਸ ਕਰਕੇ ਤੂੰ ਕਿਉਂ ਇਹ ਘਬਰਾਉਣਾ ਹੈ, ਕਿਉਂ ਵਿਆਕੁਲਤਾ ਵਜਾਉਣਾ ਹੈ, ਤੈਨੂੰ ਪੂਰਨ ਗਿਆਨ ਹੈ, ਅਸੀਂ ਹੁਣ ਆਪਣੇ ਧਾਮ ਸੱਚਖੰਡ ਵੀ ਜੀ ਜਾਣਾ। ਹਰਖ ਸੋਕ ਮਨ ਮਹਿ ਨਹਿ ਕੋ। ਇਸ ਕਰਕੇ ਤੁਹਾਡੇ ਮਨ ਦੇ ਵਿੱਚ ਵੀ ਤੇ ਸਾਡੇ ਮਨ ਦੇ ਵਿੱਚ ਕੋਈ ਕੋਈ ਗਮੀ ਨਹੀਂ ਹੈ। ਤੂੰ ਪਰ ਤਾਖਿਆ ਰੂਪ ਮਮ ਹੋ। ਕਿਉਂਕਿ ਤੂੰ ਤਾਂ ਪ੍ਰਗਟ ਪ੍ਰਤਾਖੀ ਸਾਡਾ ਸਰੂਪ ਹੀ ਹੋ ਗਿਆ। ਹਰ ਹਰ ਜੰਦੂ ਜੇ ਕਿ ਵਿਚਾਰ ਕਸ਼ਨਾਏ ਵਾਲੀ ਗੱਲ ਹੋ ਗਈ। ਦੇਹ ਅਛਤ ਗਿਆਨੀ ਜਗ ਐਸੇ। ਸਰੀਰ ਦੇ ਹੁੰਦਿਆਂ ਹੋਇਆ ਜਿਹੜਾ ਬ੍ਰਹਮ ਗਿਆਨੀ ਹੈ ਉਹ ਸੰਸਾਰ ਦੇ ਵਿੱਚ ਐਸੇ ਹੁੰਦਾ ਹੈ। ਭਰਿਓ ਕੁੰਭ ਸਾਗਰ ਰਹਿ ਜੈਸੇ। ਜਿਹੜਾ ਭਰਿਆ ਹੋਇਆ ਘੜਾ ਸਮੁੰਦਰ ਦੇ ਵਿੱਚ ਰਹਿ ਰਿਹਾ ਹੋ, ਸਮੁੰਦਰ ਦੇ ਵਿੱਚ ਟਿਕਾਇਆ ਹੋਵੇ। ਘਟ ਫੂਟੇ ਜਲ ਸੋ ਜਲ ਮਿਲੈ। ਸਮੁੰਦਰ ਦੇ ਵਿੱਚ ਭਰ ਕੇ ਘੜਾ ਰੱਖਿਆ, ਘੜਾ ਫੁੱਟਵੇ, ਸਮੁੰਦਰ ਦੇ ਜਲ ਦੇ ਵਿੱਚ ਉਹ ਘੜੇ ਦਾ ਜਲ ਮਿਲ ਜਾਂਦਾ ਹੈ। ਤਨ ਤਜ ਗਿਆਨੀ ਬ੍ਰਹਮ ਸੋ ਰਲੈ। ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨੀ ਉਹ ਵੀ ਆਪਣਾ ਪੰਜ ਭੌਤਿਕ ਸਰੀਰ ਜਿਹਾ ਛੱਡ ਕੇ ਘੜੇ ਦੇ ਜਲ ਵਾਂਗ ਸਮੁੰਦਰ ਰੂਪ ਜਿਹੜਾ ਜਲ ਬ੍ਰਹਮ ਹੈ ਉਹਦੇ ਵਿੱਚ ਜਾ ਮਿਲਦਾ, ਪਰਮੇਸ਼ਰ ਸਮੁੰਦਰ ਵਿੱਚ ਲੀਨ ਹੋ ਜਾਂਦਾ ਹੈ। ਆਵਨ ਨਹਿ ਮੇਰੋ ਨਹਿ ਜਾਵਾ। ਇਸ ਕਰਕੇ ਹੇ ਅਮਰਦਾਸ ਸਾਹਿਬ ਜੀ ਸਾਡਾ ਜਿਹੜਾ ਆਉਣਾ ਜਾਣਾ ਤਾਂ ਹੈ ਨਹੀਂ ਹੈ। ਪਰਮਾਤਮ ਨਿਜ ਰੂਪ ਸਮਾਵਾ। ਸਾਡਾ ਆਪਣਾ ਸਰੂਪ ਪਰਮਾਤਮਾ ਆਪਣਾ ਹੈ, ਪਰਮਾਤਮਾ ਦੇ ਵਿੱਚ ਹੀ ਆਪਣੇ ਸਵੈ ਸਰੂਪ ਵਿੱਚ ਹੀ ਅਸੀਂ ਸਮਾ ਜਾਣਾ ਹੈ। ਪੁੰਨ ਸਿੱਖਿਅਨ ਸੋ ਗਿਰਾ ਉਚਾਰੀ। ਅਮਰਦਾਸ ਸਾਹਿਬ ਜੀ ਨੂੰ ਕਹਿ ਕੇ ਉਸ ਤੋਂ ਬਾਅਦ ਜਿਹੜੇ ਸਿੱਖ ਵਿਰਾਗ ਕਰ ਰਹੇ ਸੀ ਉਹਨਾਂ ਨੂੰ ਬਚਨ ਬਾਣੀ ਕਿਹਾ ਹੈ, ਉੱਠ ਆਨਹੁ ਗਾਗਰ ਭਰ ਬਾਰੀ। ਵਿਰਾਗ ਕਰਨਾ ਛੱਡੋ ਤੇ ਉੱਠ ਕੇ ਤੁਸੀਂ ਜਾਓ, ਪਾਣੀ ਦੀ ਗਾਗਰ ਭਰ ਕੇ ਲੈ ਆਓ। ਅਮਰਦਾਸ ਇਸ਼ਨਾਨ ਕਰਾਵਹੁ। ਗਾਗਰ ਦੇ ਜਲ ਦੇ ਨਾਲ ਅਮਰਦਾਸ ਸਾਹਿਬ ਜੀ ਦਾ ਸੋਹਣੇ ਢੰਗ ਨਾਲ ਇਸ਼ਨਾਨ ਕਰਵਾਓ। ਸਭ ਸੰਗਤ ਕੋ ਮੇਲ ਕਰਾਵਹੁ। ਸਿੱਖੋ ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਬਾਹਰੋਂ ਆਈਆਂ ਉਹਨਾਂ ਦਾ ਜੋੜ ਮੇਲ ਕਰਾਓ, ਇੱਕ ਥਾਂ ਇਕੱਠ ਕਰ ਲਓ। ਦੋਨੋ ਪੁੱਤਰ ਹਕਾਰਨ ਕਰੋ। ਇਸੇ ਤਰ੍ਹਾਂ ਦੋਵੇਂ ਜਿਹੜੇ ਸਪੁੱਤਰ ਹਨ ਦਾਸੂ ਤੇ ਦਾਸੂ ਜੀ ਉਹ ਵੀ ਸੰਗਤ ਵਿੱਚ ਹੀ ਇਕੱਠ ਵਿੱਚ ਹੀ ਸਦ ਲਓ। ਮਮ ਤਿਆਰੀ ਹੈ ਦੇਰ ਨਾ ਕਰੋ। ਇਸ ਕਰਕੇ ਸਾਡੀ ਤਾਂ ਹੁਣ ਜੋਤੀ ਜੋਤ ਸਵਾਉਣ ਦੀ ਬਿਲਕੁਲ ਤਿਆਰੀ ਹੈ, ਕੋਈ ਦੇਰੀ ਨਾ ਕਰੋ, ਢਿੱਲ ਮੱਠ ਨਾ ਕਰੋ, ਛੇਤੀ ਕਰੋ ਇਹ ਸਭ ਕੁਛ। ਸਸਕਾਰਨ ਕੀ ਸੋਜ ਵਿਸਾਲਾ। ਸਰੀਰ ਦਾ ਅੰਤਮ ਸੰਸਕਾਰ ਕਰਨਾ, ਸੰਸਕਾਰ ਕਰਨਾ, ਉਹ ਵੀ ਸਾਰੀ ਸਮੱਗਰੀ ਮੰਗਾ ਲਓ। ਕਰੋ ਇਕੱਤਰ ਸਕਲ ਤਤਕਾਲਾ। ਸਾਰਾ ਕੁਛ ਬੜੀ ਛੇਤੀ ਇਕੱਠਿਆਂ ਕਰ ਲਵੋ। ਪੈਸੇ ਪੰਚ ਨਰੇਲ ਅਨਵਾਹਾ। ਪੈਸੇ ਤਹਿਲੀ ਅਨਾਵ ਪੰਚ ਪੈਸੇ ਪੰਚ ਨਰੇਲ ਅਨਾਵਹੋ। ਪੰਜ ਪੈਸੇ ਤੇ ਇੱਕ ਜਿਹੜਾ ਨਾਲੀਰ ਹੈ ਉਹ ਵੀ ਮੰਗਵਾ ਲਓ। ਫੁੱਲਨ ਮਾਲ ਵਿਸਾਲ ਬਣਾਵਹੋ। ਫੁੱਲਾਂ ਦੀਆਂ ਜਿਹੜੀਆਂ ਮਾਲਾ ਹਨ ਉਹ ਵੀ ਤੁਸੀਂ ਬਣਾ ਲਓ, ਤਿਆਰ ਕਰ ਲਓ। ਤਿਲ ਚੰਦਨ ਕੇਸਰ ਕੋ ਆਨਹੋ। ਜਿਹੜਾ ਤਿਲ ਹੈ ਤੇ ਚੰਦਨ ਹੈ ਤੇ ਕੇਸਰਾ ਦੇ ਘੇ ਵੀ ਲੈ ਆ। ਉਸਾ ਪੁਨੀਤ ਲੀਪ ਬੋਠਾਨਾ। ਇਸ ਤਰ੍ਹਾਂ ਜਿੱਥੇ ਸਾਡਾ ਉਹ ਚਿਖਾ ਚਿਖਾ ਬਣਾਉਣੀ ਉਹ ਥਾਂ ਨੂੰ ਲੇਪਨ ਕਰੋ, ਹੋਰ ਸਾਜੋ ਸਮਾਨ ਲੈ ਆਓ ਸਭ ਕੁਛ। ਦੋਹਰਾ ਸ੍ਰੀ ਗੁਰ ਅੰਗਦ ਕੀ ਸੁਣੀ। ਇਸ ਤਰ੍ਹਾਂ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਦੇ ਮੁਖ ਤੋਂ ਜੋ ਕੋਈ ਵਚਨ ਬਿਲਾਸ ਹੋਇਆ ਇਸ ਨੂੰ ਸਾਰਿਆਂ ਸਿੱਖ ਸੰਗਤਾਂ ਨੇ ਸੁਣਿਆ ਹੈ। ਆਇਸ ਸਿੱਖ ਸਮਸਤ। ਹਾਂ, ਜਿੰਨੇ ਵੀ ਸਿੱਖ ਸੇਵਕ ਹੈ ਸਮਸਤ ਨਹੀਂ ਸਮਸਤ ਪਾਠ ਹੁੰਦਾ, ਜਿੱਥੇ ਵੀ ਆਏ ਸਾਰੇ ਸਿੱਖਾਂ ਨੇ ਸੁਣਿਆ ਆ ਗਏ ਹਨ। ਬਿਸਮਤ ਹੋਏ ਹੋਏ ਲਾਗੇ ਕਰਨ। ਸਾਰੇ ਚਰਜੇ ਹੋ ਕੇ ਤਿਆਰੀ ਕਰਨ ਲੱਗ ਪਏ ਹਨ। ਪੂਜਹ ਕਰਹਿ ਨਮਸਤ। ਨਾਲੇ ਗੁਰੂ ਮਹਾਰਾਜ ਦੀ ਪੂਜਾ ਕਰਦੇ, ਨਾਲੇ ਆ ਕੇ ਮੱਥੇ ਟੇਕਦੇ ਨਮਸਕਾਰਾਂ ਕਰਦੇ। ਚੌਪਈ ਤਬ ਸ੍ਰੀ ਅਮਰ ਠਾਨ ਇਸ਼ਨਾਨਾ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਇਸ਼ਨਾਨ ਕਰ ਲਿਆ ਹੈ। ਨਿਮਰ ਹੋਏ ਕਰ ਨਿਕਟ ਮਹਾਨਾ। ਉਸ ਤੋਂ ਬਾਅਦ ਫਿਰ ਬਹੁਤ ਹੀ ਨਿਮਰਤਾ ਦੇ ਸਹਿਤ ਹੋ ਕੇ ਨੀਵਿਆਂ ਹੋ ਕੇ ਮਹਾਨ ਬੈਠੇ ਬੰਦਨ ਕਰ ਪੱਗ ਕੰਜ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਤੇ ਨਮਸਕਾਰ ਕਰਕੇ ਆਪ ਨੇੜੇ ਹੋ ਕੇ ਚੌਕੜਾ ਮਾਰ ਕੇ ਬੈਠ ਗਏ। ਆਨ ਮਿਲੀ ਸੰਗਤ ਸਭ ਪੁੰਜ। ਜਿੰਨੀ ਵੀ ਸਮੂਹ ਸਿੰਘ ਸੰਗਤ ਸੀ ਉਹ ਆ ਕੇ ਇਕੱਠੀ ਹੋ ਗਈ, ਮਿਲ ਗਈ ਹੈ। ਬੀਚ ਬਿਰਾਜਹਿ ਸਤਿਗੁਰ ਬੈਸੇ। ਜਿਹੜੀਆਂ ਸਿੱਖ ਸੰਗਤਾਂ ਉਹਨਾਂ ਦੇ ਵਿੱਚ ਬੈਠੇ ਹੋਏ ਗੁਰੂ ਅੰਗਦ ਸਾਹਿਬ ਜੀ ਬਿਰਾਜੇ ਹੋਏ ਆ, ਸਜ ਰਹੇ। ਸਭ ਗ੍ਰਹਿ ਮਹਿ ਸੂਰਜ ਹੋਏ ਜੈਸੇ। ਕਹਿੰਦੇ ਜਿਹੜੇ ਨੌ ਗ੍ਰਹਿ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਸੂਰਜ ਸਜਦਾ ਹੁੰਦਾ ਹੈ, ਇਸ ਤਰ੍ਹਾਂ ਸਾਰੀਆਂ ਸਿੱਖ ਸੰਗਤਾਂ ਵਿੱਚ ਗੁਰੂ ਮਹਾਰਾਜ ਸਜ ਰਹੇ ਹੈ ਸੂਰਜ ਵਾਂਗ। ਨਿਸ਼ਾ ਅਵਿਦਿਆ ਨਿਕਟ ਨਾ ਆਵੇ। ਗੁਰੂ ਮਹਾਰਾਜ ਸੂਰਜ ਦੇ ਕੋਲ ਜਿਹੜੀ ਅਵਿਦਿਆ ਰੂਪੀ ਜਿਹੜੀ ਰਾਤ ਹੈ ਹਨੇਰੀ, ਉਹ ਨੇੜੇ ਨਹੀਂ ਆ ਰਹੀ ਹੈ। ਨਿੰਦਕ ਤਸਕਰ ਦੇਖ ਪਲਾਵੇ। ਜਿਹੜੇ ਗੁਰੂ ਘਰ ਦੇ ਨਿੰਦਕ ਹੈ ਚੋਰਾਂ ਵਾਂਗ, ਉਹ ਦੇਖ ਦੇਖ ਕੇ ਭੱਜਦੇ ਨੱਠਦੇ ਹਨ। ਪੇਚਕ ਬੇਮੁਖ ਅੰਧੇ ਰਹੇ। ਜਿਹੜੇ ਕਹਿੰਦੇ ਨਿੰਦਕ ਲੋਕ ਉਲੂਆਂ ਵਰਗੇ, ਕਹਿੰਦੇ ਗੁਰੂ ਰੂਪੀ ਸੂਰਜ ਦੇ ਬੈਠਣ ਕਰਕੇ ਉਹਨੇ ਹੋ ਰਹੇ, ਨਹੀਂ ਪ੍ਰਕਾਸ਼ ਮਹਾਤਮ ਲਹੇ। ਗੁਰੂ ਕਾ ਤੇਜ ਪ੍ਰਕਾਸ਼, ਤੇਜ ਪ੍ਰਤਾਪ ਜਿਹੜਾ ਪ੍ਰਕਾਸ਼ ਹੈ, ਉਹ ਮਹਾਤਮ ਨੂੰ ਜਾਣ ਨਹੀਂ ਰਹੇ, ਉਹਨਾਂ ਨੂੰ ਦੇਸੀ ਨਹੀਂ ਰਿਹਾ। ਸੰਤ ਕਮਲ ਬਿਕਸੇ ਬਰਖਾ ਹਰ ਖਾਏ। ਸੰਤਾਂ ਰੂਪੀ ਜਿਹੜੇ ਕਮਲ ਹੈ ਉਹ ਕਹਿੰਦੇ ਖੁਸ਼ ਹੋ ਗਏ, ਖਿੜ ਗਏ ਹਨ। ਅਲ ਜਗਿਆਸੀ ਜਹਿ ਮੰਡ ਰਾਏ। ਜਿੱਥੇ ਜਗਿਆਸੂ ਰੂਪੀ ਜਿਹੜੇ ਪੌਰੇ ਆ ਉਹ ਸਤਿਗੁਰੂ ਦੇ ਹਰ ਤਰਫ ਹੀ ਕਹਿੰਦੇ ਚੱਕਰ ਲਾ ਰਹੇ ਆ, ਘੁੰਮ ਰਹੇ। ਮਤ ਬਹੁ ਰੀਤ ਉਡਗ ਜਗ ਜਗ ਮਾਹੀ। ਆ ਸੰਸਾਰ ਦੇ ਜਿਹੜੇ ਬਹੁਤੇ ਮਤ ਹੈ ਇਹ ਤਾਰਿਆਂ ਵਾਂਗ ਹੈ। ਪਰਮ ਪ੍ਰਕਾਸ਼ ਸੋ ਪਾਵਤ ਨਾਹੀ। ਗੁਰੂ ਮਹਾਰਾਜ ਦੇ ਸੂਰਜ ਵਾਂਗ ਹੋਣ ਕਰਕੇ ਬਹੁਤਾ ਇਹ ਪ੍ਰਕਾਸ਼ ਨਹੀਂ ਪਾਉਂਦੇ, ਬਹੁਤਾ ਇਹਨਾਂ ਦਾ ਕੋਈ ਫਲ ਫਲਾ ਹੈ ਨਹੀਂ ਹਨ ਮਤਾਂ ਦਾ। ਕੈਰਵ ਕਾਨਨ ਗਨ ਦੁਰਚਾਰੀ। ਇਸ ਤਰ੍ਹਾਂ ਜਿਵੇਂ ਕਹਿੰਦੇ ਕਵੀਆਂ ਦਾ ਬਗੀਚਾ ਹੁੰਦਾ, ਇਸ ਦੇ ਵਾਂਗ ਜਿਹੜੇ ਕੋਈ ਖੋਟੇ ਚਾਰ ਵਾਲੇ, ਭੈੜੇ ਚਾਰ ਵਾਲੇ, ਕਰਤੱਵ ਕਰਨ ਵਾਲੇ ਮਨੁੱਖ ਹੈ। ਸਭ ਮੁਰਝਾਏ ਰਹੇ ਤਿਸ ਬਾਰੀ। ਗੁਰੂ ਮਹਾਰਾਜ ਦੇ ਸੂਰਜ ਰੂਪ ਹੋਣ ਕਰਕੇ ਸਾਰੇ ਮੁਰਝਾਰੇ ਕੁਮਲਾਰੇ। ਸਤਗੁਣ ਜਾਤ ਨਰ ਜਾਗਤ ਭਏ। ਦੈਵੀ ਗੁਣਾਂ ਵਾਲੇ ਜਿਹੜੇ ਪੁਰਸ਼ ਹੈ, ਮਾਨੋ ਜਿਵੇਂ ਸੂਰਜ ਚੜ੍ਹ ਜਾਂਦਾ ਹੈ, ਜਾਗ ਪੈਂਦੇ ਆ, ਜਾਗ ਪਏ। ਵਿਖਈ ਜੀਵ ਤਮ ਚਰ ਸੋ ਸੁਪਤਏ। ਇਸ ਤਰ੍ਹਾਂ ਜਿਹੜੇ ਵਿਸ਼ਈ ਜੀਵ ਹੈ ਉਹ ਕਹਿੰਦੇ ਜਿਵੇਂ ਰਾਤ ਨੂੰ ਫਿਰਨ ਵਾਲੇ ਜੀਵ ਹੁੰਦੇ, ਉਹਦੇ ਵਾਂਗੂ ਸੌਂ ਗਏ ਉੱਲੂ। ਦਿਨ ਚੜੇ ਚੁੰਗਿਤਾ ਇਹ ਸੌ ਜਾਂਦੇ ਹਨ, ਉਹ ਸੌ ਗਏ ਆ ਵਿਸ਼ਈ ਲੋਕ ਪਾਂਬਰ। ਜਾਗ੍ਰਤ ਕਰ ਹੈ ਸੋ ਆਦਿ ਇਸ਼ਨਾਨ। ਆ ਜਿਹੜੇ ਕੋਈ ਜਾਗਣ ਵਾਲੇ ਪੁਰਸ਼ ਜਾਗ ਕੇ ਇਸ਼ਨਾਨ ਆਦਿਕ ਦੀ ਕਿਰਿਆ ਕਰ ਰਹੇ। ਤਿਮ ਸਿੱਖ ਲੱਗੇ ਭਗਤ ਅਰ ਗਿਆਨ। ਇਸੇ ਤਰ੍ਹਾਂ ਗੁਰੂ ਕੇ ਸਿੱਖ ਵੀ ਗੁਰੂ ਰੂਪੀ ਸੂਰਜ ਦੇ ਚਰਨ ਕਰਕੇ ਭਗਤੀ ਤੇ ਕਰਮ ਗਿਆਨ ਦੇ ਜੁੜ ਗਏ ਹੈ, ਇਸ਼ਨਾਨ ਕਰਨ ਲੱਗ ਪਏ ਮਾਨੋ। ਸੁਪਤ ਰਹੇ ਵਿਸ਼ਿਆਂ ਕੋ ਸੇਵ। ਆ ਜਿਹੜੀ ਵਿਸ਼ਿਆਂ ਦੀ ਸੇਵਾ ਕਰਨ ਵਿਸ਼ਿਆਂ ਵਿੱਚ ਫਸੇ ਉਹ ਸੁੱਤੇ ਰਹਿ ਗਏ, ਨਹੀਂ ਪਛਾਣ ਸਕੇ ਗੁਰ ਭੇਵ। ਗੁਰੂ ਰੂਪੀ ਸੂਰਜ ਦਾ ਜਿਹੜਾ ਭੇਤ ਹੈ ਪਛਾਣ ਨਹੀਂ ਸਕੇ ਵੀ ਕੈਸੇ ਪ੍ਰਕਾਸ਼ਵਾਨ ਸਤਿਗੁਰੂ ਤੇਜ ਪ੍ਰਤਾਪ ਵਾਲੇ। ਤਬ ਸ੍ਰੀ ਅੰਗਦ ਮੁਖ ਪਰ ਲਾਲੀ। ਉਹ ਸੰਗਤ ਵਿੱਚ ਬੈਠਿਆ ਤਦੋ ਗੁਰੂ ਅੰਗਦ ਸਾਹਿਬ ਦੇ ਚਿਹਰੇ ਉੱਪਰ ਬੜੀ ਲਾਲੀ ਹੈ। ਖਿਰਿਓ ਕਮਲ ਜਨ ਪ੍ਰਭਾ ਵਿਸਾਲੀ। ਸਵੇਰ ਦਾ ਸੂਰਜ ਹੀ ਖਿੜਿਆ, ਚਕਵਲੀ ਖਿੜਿਆ, ਬੜੀ ਭਾਰੀ ਸੋਭਾ ਹੈ ਚਿਹਰੇ ਦੀ। ਨਿਜਾਨੰਦ ਮਹਿ ਮਗਨ ਮਹਾਨਾ। ਆਪਣੇ ਸਵੈ ਸਰੂਪ ਦੇ ਆਨੰਦ ਦੇ ਵਿੱਚ ਬੜੇ ਭਾਰੀ ਮਸਤ ਹਨ। ਸਭ ਹਿਨ ਮਹਿ ਤਬ ਵਾਕ ਬਖਾਨਾ। ਇਸ ਤਰ੍ਹਾਂ ਆਪਣੇ ਸਵੈ ਸਰੂਪ ਵਿੱਚ ਮਸਤ ਹੋਇਆ ਹੋਇਆ ਗੁਰੂ ਅੰਗਦ ਸਾਹਿਬ ਜੀ ਨੇ ਮੁਖੋਂ ਤਦੋ ਬਚਨ ਕਿਹਾ ਹੈ। ਸੁਨ ਪੁਰਖਾ ਸ੍ਰੀ ਅਮਰ ਸੋ ਪਿਆਰੇ। ਸਭ ਤੋਂ ਪਹਿਲਾਂ ਅਮਰਦਾਸ ਸਾਹਿਬ ਜੀ ਨੂੰ ਸੰਬੋਧਨ ਕਰਕੇ ਕਹਿ ਰਹੇ ਹੈ, ਪਿਆਰੇ ਪੁਰਖ ਸੁਣੋ ਧਿਆਨ ਨਾਲ। ਅਬ ਤੁਮ ਬੈਠੋ ਹੋ ਥਾਨ ਹਮਾਰੇ। ਇਹ ਜੋ ਗੁਰਤਾ ਗੱਦੀ ਦਾ ਸਾਡਾ ਤਖਤ ਹੈ, ਇਹਦੇ ਤੇ ਤੁਸੀਂ ਸਜਾਓ, ਬੈਠ ਜਾਓ। ਰਾਜ ਜੋਗ ਕੋ ਮਹਿਦ ਸਿੰਘਾਸਨ। ਇਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਰਾਜ ਯੋਗ ਵਾਲਾ ਸਿੰਘਾਸਨ ਹੈ, ਬੜਾ ਮਹਾਨ ਹੈ। ਗ੍ਰਿਸਤ ਵਿੱਚ ਰਹਿ ਕੇ ਪਰਮੇਸ਼ਰ ਵਿੱਚ ਜੁੜੇ ਰਹਿਣਾ, ਇਸ ਤਰ੍ਹਾਂ ਬਾਕੀ ਜਿਹੜਾ ਸਾਜੋ ਸਮਾਨ ਹੈ, ਧਨ ਪਦਾਰਥ ਹੈ, ਰਾਜਿਆਂ ਮਹਾਰਾਜਿਆਂ ਕੋਲ ਹੁੰਦਾ। ਇਸ ਤਰ੍ਹਾਂ ਕਹਿੰਦੇ ਰਾਜ ਭਾਗ ਵਿੱਚ ਰਹਿੰਦੇ ਹਾਂ, ਧਨ ਪਦਾਰਥ ਵਿੱਚ ਰਹਿੰਦੇ ਹਾਂ, ਭਗਤੀ ਵੀ ਜਿਹੜਾ ਘਰ ਵਿੱਚ ਰਹਿ ਕੇ ਜੁੜੇ ਰਹਿਣਾ, ਇਹ ਰਾਜਯੋਗ ਹੈ ਮਹਾਨ। ਇਸ ਪਰ ਸੋ ਬਹੋ ਕਰੋ ਪ੍ਰਕਾਸ਼ਨ। ਐਸਾ ਜਿਹੜਾ ਰਾਜਯੋਗ ਵਾਲਾ ਸਿੰਘਾਸਨ, ਇਸ ਦੇ ਵਿੱਚ ਸੁਭਾਏ ਮਾਨ ਹੋ ਤੁਸੀਂ ਬੈਠੋ, ਸੁਭਾਏ ਮਾਨ ਪ੍ਰਕਾਸ਼ ਕਰੋ ਇਸ ਨੂੰ। ਕਹਿ ਪਹਿਰਾਏ ਬਸਤਰ ਨਵੀਨ। ਦੇ ਉੱਪਰ ਬੈਠ ਕੇ ਸੁਭਾਏ ਮਾਨ ਹੋਵੋ, ਸੁਭਾ ਸੰਯੁਕਤ ਹੋ, ਕਹਿ ਪਹਿਰਾਏ ਬਸਤਰ, ਵੀ ਉਸ ਤੋਂ ਬਾਅਦ ਕਹਿ ਕੇ ਜਿਹੜੇ ਨਵੇਂ ਬਸਤਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪ ਜੀ ਨੇ ਪਹਿਨਾਏ ਹਨ, ਤਿਲਕ ਪਾਲ ਨਿਜ ਕਰ ਸੋ ਕੀਨ, ਆਪਣੇ ਹੱਥਾਂ ਦੇ ਨਾਲ ਹੀ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਮੱਥੇ ਉੱਪਰ ਤਿਲਕ ਲਾ ਲੈਣ ਦੇ ਦੇਣਾ ਕੀਤਾ ਹੈ। ਹੁਣ ਜੇ ਤਿਲਕ ਲਾਉਣ ਦੀ ਰੀਤੀ ਬਾਬਾ ਬੁੱਢਾ ਸਾਹਿਬ ਹੀ ਕਰਿਆ ਕਰਦੇ ਸਨ। ਭਗਤ ਵਿਰਾਗ ਯੋਗ ਤਤ ਗਿਆਨ, ਭਗਤੀ ਤੇ ਵਿਰਾਗ ਤੇ ਯੋਗ ਜੁੜੇ ਰਹਿਣਾ ਤੇ ਯਥਾਰਥ ਗਿਆਨ ਬ੍ਰਹਮ ਗਿਆਨ, ਇਮ ਚਾਰਨ ਕੋ ਦੀਨ ਖਜ਼ਾਨਾ, ਇਹਨਾਂ ਚੌਹਾਂ ਦਾ ਜਿਹੜਾ ਮਹਾਨ ਖਜ਼ਾਨਾ ਹੈ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇ ਦਿੱਤਾ ਗੱਦੀ ਦੇ ਨਾਲ ਹੀ। ਮਨ ਬਾਂਛਤ ਦੇਹੋ ਜਗ ਮਹਿਦਾਨ, ਮਹਾਰਾਜ ਨੇ ਕਿਹਾ ਮਨ ਭਾਉਂਦਾ ਸੰਸਾਰ ਦੇ ਲੋਕਾਂ ਨੂੰ ਹੁਣ ਦਾਨ ਦੇਵੋ ਤੁਸੀਂ, ਤੋਟ ਨਾ ਦਿਨ ਪ੍ਰਤ ਵਧੈ ਨਿਦਾਨ, ਜਿੰਨਾ ਮਰਜ਼ੀ ਦੇਈ ਜਾਇਓ ਕਹਿੰਦੇ ਦਿਨ ਪ੍ਰਤੀ ਵਧੂਗਾ ਤੋਟਾ ਨੀ ਕਿਤੇ ਆਵੇਗਾ। ਤਾਰਕ ਮੰਤਰ ਸਭਨ ਪਰ ਛਾਇਆ, ਸੰਸਾਰ ਤੋਂ ਜਿਹੜਾ ਤਾਰਨ ਵਾਲਾ ਮੰਤਰ ਹੈ ਉਹ ਸਾਰਿਆਂ ਦੇ ਉੱਪਰ ਉਹਦਾ ਪ੍ਰਭਾਵ ਛਾ ਰਿਹਾ ਹੈ। ਯੋਗ ਮਤ ਅਨੁਸਾਰ ਤਾਰਕ ਮੰਤਰ ਸੋਹੂ ਹੈ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਤਾਰਨ ਵਾਲਾ ਜਿਹੜਾ ਮੰਤਰ ਉਹਦਾ ਪ੍ਰਭਾਵ ਸਾਰਿਆਂ ਉੱਪਰ ਛਾਇਆ, ਉਹ ਕੀ ਅੱਗੇ ਦੱਸ ਰਹੇ ਹਨ। ਵਾਹਿਗੁਰੂ ਮੁਖ ਜਾਪ ਜਪਾਇਆ, ਮੁਖੋਂ ਸਾਰਿਆਂ ਨੂੰ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਾਏ ਤੇ ਤਾਰਕ ਮੰਤਰ ਹੈ ਗੁਰੂ ਘਰ ਦਾ। ਠਾਡੀ ਤੋਹੇ ਅਗਰ ਨੌ ਨਿਦ, ਉਸ ਤੋਂ ਬਾਅਦ ਕਿਹਾ ਤੇਰੇ ਅੱਗੇ ਨੌ ਨਦੀਆਂ ਖੜੋਤੀਆਂ ਹਨ। ਦੂਜੀ ਦਿਸ਼ ਪਿਖ ਅਸ਼ਟ ਦਸੋ ਸਿੱਧ, ਦੂਸਰੀ ਤਰਫ ਤੱਕੋ ਤੇ ਦਸ ਤੇ ਅਠਾਰਾਂ ਸਿੱਧੀਆਂ ਖੜੋਤੀਆਂ ਹਨ। ਸਨਮੁਖ ਖਰੀ ਲਕਸ਼ਮੀ ਤੇਰੇ, ਸਾਹਮਣੇ ਤੁਹਾਡੀ ਜਿੰਨੀ ਮਾਇਆ ਹੈ ਉਹ ਹੱਥ ਜੋੜ ਕੇ ਖੜੋਤੀ ਹੋਈ। ਸੁਨ ਗੰਧਰਵ ਕਿੰਨਰ ਗਨ ਹੇਰੇ, ਦੇਵਤੇ ਵੀ ਗੰਧਰਵ ਦੇਵਤਿਆਂ ਦੇ ਰਾਗੀ ਵੀ, ਦੇਵਤਿਆਂ ਦੇ ਸਭਾ ਵਿੱਚ ਨਿਰਤਕਾਰੀ ਕਰਨ ਵਾਲੇ, ਸਾਜ ਵਜਾਉਣ ਵਾਲੇ, ਹੋਰ ਜਿਹੜੇ ਗਣ ਆਦਿਕ ਵੇਖੇ ਜਾਂਦੇ ਸਭ ਤੁਹਾਡੇ ਅੱਗੇ ਹਨ। ਵਿਦਿਆ ਧਰ ਆਦਿਕ ਸਭ ਆਏ, ਕਹਿੰਦੇ ਵਿਦਿਆ ਧਰ ਕਿਸਮ ਦੇ ਦੇਵਤੇ ਜਿਹੜੇ ਕੋਈ ਸ਼ਕਤੀ ਨਾਲ ਦੇਹ ਨੂੰ ਬਦਲ ਲੈਣ ਉਹਨਾਂ ਨੂੰ ਵਿਦਿਆ ਧਰ ਕਹਿ ਦਿੰਦੇ ਹਨ। ਇਹ ਸਭ ਆ ਗਏ ਹਨ ਦੇਹ ਪਲਟਣ ਵਾਲੇ ਵੀ, ਆਗਿਆਕਾਰੀ ਤੁਬ ਸਮਦਾਏ, ਇਹਨੇ ਕਹਿੰਦੇ ਦੇਹਾਂ ਬਦਲਣ ਵਾਲੇ ਹੈ, ਸਾਜ ਵਜਾਉਣ ਵਾਲੇ, ਕੀਰਤਨ ਕਰਨ ਵਾਲੇ, ਨਿਰਤਕਾਰੀ ਕਰਨ, ਸਭ ਤੁਹਾਡੀ ਆਗਿਆ ਵਿੱਚ ਇਹ ਆ ਗਏ ਹਨ। ਤੀਨ ਲੋਕ ਮਹਿ ਮੁਖੇ ਮਹਾਨੇ, ਇਸ ਤੋਂ ਬਾਅਦ ਤੁਸੀਂ ਤਿੰਨਾਂ ਲੋਕਾਂ ਦੇ ਵਿੱਚ ਮਹਾਨ ਮੁਖੀ ਹੋ ਗਏ। ਸਭ ਕਰ ਜੋਰ ਖਰੇ ਅਗਵਾਨੇ, ਤਿੰਨਾਂ ਲੋਕਾਂ ਦੇ ਜਿੰਨੇ ਵੀ ਮੁਖੀ ਮਹਾਨ ਹੈ ਸਭ ਤੁਹਾਡੇ ਹੱਥ ਜੋੜ ਕੇ ਖੜੋਤੇ ਹਨ। ਨਿਤ ਅਧੀਨ ਰਹੇ ਹਿਰਦੇ ਵਿਚਾਰੋ, ਨਿਧੀਆਂ ਵੀ ਤੁਹਾਡੇ ਅਧੀਨ ਰਹਿਣਗੀਆਂ, ਤੁਸੀਂ ਹਿਰਦੇ ਵਿੱਚ ਵਿਚਾਰੋ। ਨਮੋ ਕਰਤ ਇਮ ਦਿਸ਼ਾ ਨਿਹਾਰੋ, ਕਹਿੰਦੇ ਨਮਸਕਾਰ ਕਰ ਰਹੀ ਇਹਨਾਂ ਦੀ ਤਰਫ ਤੁਸੀਂ ਤੱਕੋ। ਤਬ ਸ੍ਰੀ ਅਮਰ ਨਿਮਰ ਹੋਏ ਕਹਿਓ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਬਹੁਤ ਨਿਮਰਤਾ ਸਹਿਤ ਹੋ ਕੇ ਕਿਹਾ ਹੈ, ਇਨ ਸੋ ਮੈਂ ਕੁਛ ਕਾਮ ਨਾ ਲਹਿਓ, ਇਹਨਾਂ ਦੇ ਨਾਲ ਮੈਂ ਤਾਂ ਮਾਰਾ ਕੁਝ ਮੇਰਾ ਤਾਂ ਕੰਮ ਨਹੀਂ ਜਾਣਿਆ ਜਾਂਦਾ ਹੈ। ਕਰੋ ਕਹਾ ਮੈਂ ਇਨਕੋ ਲੋਰ, ਇਹਨਾਂ ਦੀ ਮਾਰਾ ਮੈਂ ਕੀ ਚੋਰ ਚਾਹ ਨਾ ਕਰਾਂ। ਬਸੋ ਹਿਰਦੇ ਪਦ ਪੰਕਜ ਤੋਰ, ਮਹਾਰਾਜ ਜਿਹੜੇ ਚਰਨ ਕਮਲ ਆ ਹਿਰਦੇ ਵੀ ਸਾਡੇ ਵਸਦੇ ਅਤੇ ਵਸਦੇ ਰਹਿਣ। ਸਭ ਕੇ ਮਨ ਕੀ ਜਾਨਹ ਸਵਾਮੀ, ਹੇ ਗੁਰੂ ਅੰਗਦ ਸਾਹਿਬ ਸਵਾਮੀ ਜੀ ਤੁਸੀਂ ਸਾਰਿਆਂ ਦੀਆਂ ਮਨਾਂ ਦੀਆਂ ਹਾਲਤਾਂ ਨੂੰ ਜਾਣਦੇ ਹੋ। ਜਿਮ ਵਰਤ ਹੈ ਤਿਮ ਅੰਤਰ ਜਾਮੀ, ਕਿਸੇ ਦੇ ਹਿਰਦੇ ਵਿੱਚ ਵਰਤ ਰਹੀ ਹੈ ਉਹ ਤੁਸੀਂ ਅੰਤਰ ਜਾਮੀ ਹੋਣ ਕਰਕੇ ਜਾਣਦੇ ਹੋ। ਜਾਂ ਤੇ ਮੇਰੇ ਮਨ ਕੀ ਜਾਨ, ਇਸ ਕਰਕੇ ਮਾਰਾ ਮੇਰੇ ਮਨ ਦੇ ਅੰਦਰਲੀ ਵੀ ਜਾਣ ਕੇ। ਬਸੋ ਹਿਰਦੇ ਨਿਥ ਕਾਂਖ ਮਹਾਨ, ਹੇ ਮਹਾਰਾਜ ਮੇਰੀ ਮਹਾਨ ਕਥਾ ਹੈ, ਚਾਹੇ ਵੀ ਤੁਸੀਂ ਮੇਰੇ ਹਿਰਦੇ ਵਿੱਚ ਵਸਦੇ ਰਹੋ, ਇਸ ਕਰਕੇ ਹਿਰਦੇ ਵਿੱਚ ਵਸੋ ਹਮੇਸ਼ਾ। ਸ੍ਰੀ ਅੰਗਦ ਸੁਣ ਪੁਨ ਸਮਝਾਇਵ। ਹਾਂ, ਗੁਰੂ ਅੰਗਦ ਸਾਹਿਬ ਜੀ ਸੁਣ ਕੇ ਫਿਰ ਦੁਬਾਰਾ ਸਮਝਾਇਆ ਹੈ। ਬਿਨਾ ਚਾਹੇ ਇਹ ਸਭ ਢਿੱਗ ਆਇਵ, ਤੁਹਾਡੇ ਬਿਨਾ ਚਾਹਨਾ ਕੀਤੀਆਂ ਇਹ ਸਭ ਕੁਝ ਤੁਹਾਡੇ ਕੋਲ ਆ ਗਿਆ ਤੇ ਤੁਹਾਡੇ ਕੋਲ ਹੀ ਰਹੇਗਾ। ਇਹ ਸ਼ਕਤੀਆਂ ਅਰਦੀਆਂ ਸਿੱਧੀਆਂ ਆਦਿ ਕਰਨ ਹਾਰ ਆਗਿਆ ਨਿਤ ਤੇਰੀ। ਆਏ ਤੁਹਾਡੀ ਆਗਿਆ ਅਨੁਸਾਰ ਹੋ ਕੇ ਕਰਨ ਵਾਲੀਆਂ ਹਨ। ਸਗਲ ਭਾਂਤ ਇਮ ਸਖਤ ਵਡੇਰੀ। ਆ ਸਭ ਤਰ੍ਹਾਂ ਕਰਕੇ ਜਿਹੜੀਆਂ ਵੱਡੀਆਂ ਵੱਡੀਆਂ ਇਹ ਸ਼ਕਤੀਆਂ ਹਨ। ਚਾਹੋ ਕਹੋ ਉਨਹ ਚਾਹੋ ਨਾ ਕਹੀਏ ਹੈ। ਜੇ ਕੋਈ ਚਾਹੋ ਤਾਂ ਇਹਨਾਂ ਸ਼ਕਤੀਆਂ ਨੂੰ ਕਹਿ ਦੇਣਾ, ਜੇ ਨਹੀਂ ਚਾਹਣਾ ਤਾਂ ਨਾ ਕਹਿਣਾ। ਇਹ ਸਭ ਨਿਕਟ ਆਪਣੇ ਲਹੀਏ ਹੈ। ਜਿਹੜੀਆਂ ਸ਼ਕਤੀਆਂ ਤਾਕਤਾਂ ਇਹ ਸਭ ਤੁਸੀਂ ਆਪਣੇ ਕੋਲ ਹੀ ਖਰੋਤੀਆਂ ਦੇਖ ਲਓ, ਜਾਣ ਲਓ। ਸਕਲ ਜਗਤ ਕੋ ਤੁਝ ਗੁਰ ਕੀਨਾ। ਹੇ ਅਮਰਦਾਸ ਸਾਹਿਬ ਜੀ, ਅੱਜ ਤੋਂ ਬਾਅਦ ਤੁਹਾਨੂੰ ਸਾਰੇ ਸੰਸਾਰ ਦਾ ਗੁਰੂ ਬਣਾ ਦਿੱਤਾ ਹੈ। ਰਾਜ ਯੋਗ ਸਿੰਘਾਸਨ ਦੀਨਾ। ਗੁਰੂ ਨਾਨਕ ਸਾਹਿਬ ਦਾ ਰਾਜ ਯੋਗਨ ਵਾਲਾ ਤਖਤ ਹੈ, ਉਹ ਸਾਨੂੰ ਬਖਸ਼ ਦਿੱਤਾ ਹੈ। ਸਤਿਆ ਨਾਮ ਕੋ ਤੁਝ ਗੁਰ ਕੀਨਾ। ਹਾਂ, ਇਸ ਤਰ੍ਹਾਂ ਹਾਂਜੀ, ਸਤਿਆ ਨਾਮ ਕੋ ਸਿਮਰਨ ਸਾਰੇ ਕੇ ਪੜਿਆ ਕਰ ਆਪਣੇ ਕੋਲ ਕਰਾਇਆ। ਸਤਨਾਮ ਵਾਹਿਗੁਰੂ ਦਾ ਜਿਹੜਾ ਸਿਮਰਨ ਕਰਨਾ ਸਾਰੇ ਹੀ। ਉਪਦੇਸ਼ ਹੋਏ ਭਗਤ ਉਦਾਰੇ। ਇਹਦਾ ਉਪਦੇਸ਼ ਦਿਆ ਕਰੋ ਜਿਸ ਕਰਕੇ ਬਹੁਤੀ ਸ੍ਰੇਸ਼ਟ ਭਗਤੀ ਹੋਵੇ। ਨਰਨ ਹਜ਼ਾਰਨ ਕੋ ਕਲਿਆਣ। ਇਸ ਤਰ੍ਹਾਂ ਸਿਮਰਨ ਕਰਨ ਨਾਲ ਹਜ਼ਾਰਾਂ ਲੋਕਾਂ ਦਾ ਕਲਿਆਣ ਹੋਵੇ। ਕਰੋ ਆਪ ਦੇ ਕਰ ਔਰ ਗਿਆਨ। ਸਤਨਾਮ ਜਪਾ ਕੇ ਹਿਰਦੇ ਵਿੱਚ ਬ੍ਰਹਮ ਗਿਆਨ ਦੇ ਸਭ ਨੂੰ ਕਹਿੰਦੇ ਮੁਕਤ ਕਰ ਦੇਵੋ। ਪ੍ਰੇਮ ਭਗਤ ਮੈਂ ਹੇਰ ਤੁਮਾਰੀ। ਅਮਰਦਾਸ ਸਾਹਿਬ ਜੀ, ਤੁਹਾਡੀ ਪ੍ਰੇਮਾ ਨਾਲ ਪ੍ਰੇਮ ਨਾਲ ਭਗਤੀ ਕੀਤੀ ਹੋਈ ਦੇਖ ਕੇ ਬਸ ਹੈ ਦਈ ਸਮਰਿਧੀ ਸਾਰੀ। ਪ੍ਰੇਮਾ ਭਗਤੀ ਦੇ ਬਸ ਹੋ ਕੇ ਤੁਹਾਨੂੰ ਸਾਰੀ ਇਹ ਜਿਹੜੀ ਮਹਾਨ ਭਪੂਤੀ ਹੈ ਬਖਸ਼ ਦਿੱਤੀ ਹੈ। ਪੈਸੇ ਪੰਜ ਨਾਲੀਅਰ ਏਕ। ਪੰਜ ਪੈਸੇ ਤੇ ਇੱਕ ਜਿਹੜਾ ਨਾਲੀ ਹੈ। ਲੇ ਬੁੱਢੇ ਤੇ ਜਲਦ ਵਿਵੇਕ। ਬਾਬਾ ਬੁੱਢਾ ਸਾਹਿਬ ਤੋਂ ਗਿਆਨ ਦੇ ਸਮੁੰਦਰ ਜਿਹੜੇ ਗੁਰੂ ਅੰਗਦ ਸਾਹਿਬ ਜੀ ਉਹਨਾਂ ਨੇ ਲੈ ਕੇ ਠਾਡੇ ਭਏ ਪ੍ਰਦਰਸ਼ਨ ਕੀ ਦੀਨੀ। ਇਸ ਤਰ੍ਹਾਂ ਪੰਜ ਪੈਸੇ ਇੱਕ ਨਾਲੀ ਲੈ ਖੜਿਆ ਇੱਥੇ ਪਰਿਕਰਮਾ ਕੀਤੀਆਂ। ਅਮਰਦਾਸ ਸਾਹਿਬ ਜੀ, ਸ੍ਰੀ ਗੁਰ ਘਰ ਕੀ ਰੀਤ ਸੋ ਕੀਨੀ। ਹਾਂ, ਜੋ ਗੁਰੂ ਨਾਨਕ ਸਾਹਿਬ ਦੇ ਘਰ ਦੀ ਰੀਤੀ ਮਰਯਾਦਾ ਉਹ ਸਾਰੀ ਕੀਤੀ ਹੈ। ਤਿੰਨ ਪਰਿਕਰਮਾ ਕਰਕੇ ਤਿੰਨ ਵਾਰੀ ਮੱਥਾ ਟੇਕਿਆ ਹੈ। ਪੈਸੇ ਪੰਜ ਅਗਾਰੀ ਧਰੇ। ਜਿਹੜੇ ਪੰਜ ਪੈਸੇ ਹੋ ਕੇ ਰੱਖ ਦਿੱਤੇ ਵੀ ਜਿੰਨੀ ਇਹ ਮਾਇਆ ਸਭ ਤੁਹਾਡੇ ਅੱਗੇ ਸਮਰਪਿਤ ਹੈ, ਜਿੰਨੀ ਮਰਜ਼ੀ ਦਿਓ ਜਿੰਨੀ ਮਰਜ਼ੀ ਵਰਤੋ। ਝੋਲੀ ਮੈਂ ਨਰੇਲ ਧਰ ਖਰੇ। ਇਸ ਤਰ੍ਹਾਂ ਜਿਹੜੀ ਹੈ ਝੋਲੀ ਹੈ ਉਹਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਜਿਹੜਾ ਨਾਲੀਅਰ ਉਹ ਰੱਖ ਦਿੱਤਾ ਵੀ ਸਭ ਤੁਹਾਡੇ ਜਿੰਨੇ ਸ੍ਰੀ ਸਭ ਕੋ ਬਾਕ ਉਚਾਰਨ ਕੀਨਾ। ਉਸ ਬਾਅਦ ਜਿੰਨੇ ਸਿੱਖ ਸੇਵਕ ਬੈਠੇ ਉਹਨਾਂ ਨੂੰ ਬੁਲੰਦ ਆਵਾਜ਼ ਨਾਲੋਂ ਬਚਨ ਕਿਹਾ ਆਪ ਜੀ ਨੇ, ਮੇਰੋ ਸਿੱਖ ਪੁੱਤਰ ਕੈ ਦਾਸ। ਸਾਡੇ ਗੁਰੂ ਨਾਨਕ ਸਾਹਿਬ ਜੀ ਦਾ ਘਰ ਦਾ ਕੋਈ ਸਿੱਖ ਹੋਵੇ ਜਾਂ ਸਾਡਾ ਵੀ ਪੁੱਤਰ ਹੋਵੇ। ਅੰਤ ਸਮੇਂ ਜੋ ਚਾਹੇ ਮਮ ਪਾਸ। ਅੰਤ ਦੇ ਸਮੇਂ ਜੋ ਇਹ ਚਾਹੁੰਦਾ ਹੈ ਵੀ ਮੈਂ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਜਾਵਾਂ। ਸੋ ਸਭ ਉੱਠੋ ਉੱਠੋ ਬੰਦਨਾ ਠਾਨਾ। ਸਾਰੇ ਸਿੱਖ ਸੇਵਕ ਪੁੱਤਰਾਂ ਸਹਿਤ ਉੱਠ ਖੜੋਵੋ ਤੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਮਸਕਾਰ ਕਰੋ। ਨਹੀਂ ਅਪਰ ਬਿਦ ਮਨ ਮਹਿ ਆਨਾ। ਹੋਰ ਕੋਈ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਾ ਲਿਆਓ ਵੀ ਇਹਨਾਂ ਨੂੰ ਅਸੀਂ ਕਿਉਂ ਮੱਥਾ ਟੇਕੀਏ ਤਾਂ ਸੇਵਾ ਕਰਨ ਵਾਲੇ ਸੀ, ਗਾਗਰਾਂ ਢੋਣ ਵਾਲੇ ਸੀ। ਸੁਣ ਕਰ ਬੁੱਢਾ ਸਭਨ ਅਗਾਰੀ। ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਐਸਾ ਵਚਨ ਕਿਹਾ ਵੀ ਜੋ ਸਾਡਾ ਅੰਤ ਦੇ ਸਮੇਂ ਹਜ਼ੂਰੀ ਚਾਹੁੰਦਾ ਵੀ ਗੁਰੂ ਅੰਗਦ ਸਾਹਿਬ ਦੇ ਕੋਲ ਅਸੀਂ ਜਾਈਏ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਸਾਰਿਆਂ ਤੋਂ ਪਹਿਲਾਂ ਖੜਿਆ ਹੋ ਕੇ ਤੇ ਅੱਗੇ ਹੋ ਕੇ ਖਰੋ ਹੋਏ ਪੱਗ ਬੰਧਨ ਧਾਰੀ ਖੜਿਆ ਹੋ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਜਿਸ ਪਿੱਛੇ ਸਿੱਖ ਸੰਗਤ ਸਾਰੇ ਹਾਂ ਬਾਬਾ ਬੁੱਢਾ ਦੇ ਪਿੱਛੇ ਬਾਅਦ ਵਿੱਚ ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਹਨ ਕਰੀ ਨਮਹ ਸ੍ਰੀ ਅਮਰ ਅਗਾਰੇ ਸਭ ਨੇ ਉੱਠ ਉੱਠ ਕੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਨਮਸਕਾਰ ਕੀਤੀ। ਸ੍ਰੀ ਅੰਗਦ ਨਿਜ ਸੁਤ ਦਿਸ ਦੇਖਾ ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਨੇ ਆਪਣਾ ਪੁੱਤਰ ਜਿਹੜਾ ਦਾਸੂ ਦੀ ਤਰਫ ਦੇਖਿਆ ਉੱਠਿਓ ਨਾ ਮਨ ਮਹਿ ਗਰਭ ਵਿਸੇਖਾ ਪਿਤਾ ਉੱਠ ਕੇ ਖੜੋ ਗਏ ਮੱਥਾ ਟੇਕ ਦਿੱਤਾ। ਇਹਦੇ ਮਨ ਦੇ ਵਿੱਚ ਬਹੁਤਾ ਜਿਹਾ ਹੰਕਾਰ ਆਏ ਦਾਸੂ ਪੁੱਤਰ ਨਹੀਂ ਉੱਠਿਆ ਸਾਡਾ ਦਾਸ ਸਾਥ ਭੰਨਿਓ ਗੁਰਨਾਥ ਸਵੇਰੇ ਜੋ ਪ੍ਰਭੂ ਮਾਲਕ ਹਨ ਆਪਣੇ ਦਾਸੂ ਪੁੱਤਰ ਦੇ ਸਾਥ ਬਚਨ ਕਿਹਾ ਆਪ ਜੀ ਉੱਠ ਤੁਮ ਭੀ ਟੇਕੋ ਨਿਜ ਮਾਥ ਸਾਡੇ ਵੱਡੇ ਪੁੱਤਰ ਦਾਸੂ ਤੂੰ ਵੀ ਉੱਠ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੱਥਾ ਟੇਕ ਸੁਣੋ ਪਿਤਾ ਇਹੋ ਦਾਸ ਹਮਾਰਾ ਦਾਸੂ ਬੋਲਿਆ ਸੁਣੋ ਪਿਤਾ ਗੁਰੂ ਅੰਗਦ ਸਾਹਿਬ ਜੀ ਇਹ ਤਾਂ ਸਾਡੇ ਘਰ ਦਾ ਦਾਸ ਸੇਵਕ ਸੀ ਇੱਕ ਤੋਂ ਲੀਨਸ ਮਮ ਅਧਿਕਾਰਾ ਚਾਹੇ ਸਾਡੇ ਘਰ ਦੇ ਦਾਸ ਨੇ ਜਿਸ ਵਸਤੂ ਤੇ ਮੇਰਾ ਹੱਕ ਬਣਦਾ ਅਧਿਕਾਰ ਸੀ ਬਣਦਾ ਸੀ ਉਹ ਇਹਨਾਂ ਨੇ ਲੈ ਲਿਆ ਤਖ਼ਤ ਦੁਤੀਏ ਉੱਠ ਕਰ ਸੀਸ ਨਿਵਾਵੈ ਹਾਂ ਦੂਜੀ ਗੱਲ ਤੁਸੀਂ ਇਹ ਕਹਿ ਰਹੇ ਹੋ ਵੀ ਅਸੀਂ ਇਹਨੂੰ ਹੁਣ ਮੱਥਾ ਟੇਕੀਏ ਇਹ ਤਾਂ ਹਮ ਤੇ ਨਹਿ ਬਣ ਆਵੈ ਇਹ ਜਿਹੜੀ ਗੱਲਬਾਤ ਮੇਰੇ ਪਾਸੋਂ ਤਾਂ ਬਣਨੀ ਇੱਕ ਤਾਂ ਮੇਰਾ ਹੱਕ ਇਹਦੇ ਤੇ ਉਹਦੇ ਤੇ ਜਮਾ ਲਿਆ ਇਹ ਜਿਸ ਹੱਕ ਤੇ ਵਸਤੂ ਦਾ ਮੇਰਾ ਹੱਕ ਸੀ ਉਹ ਲੈ ਬੈਠੇ ਹੈ ਤੇ ਦੂਜਾ ਕਹਿੰਦੇ ਹੁਣ ਤੂੰ ਉੱਠ ਕੇ ਮੱਥਾ ਟੇਕ ਗੱਲ ਮੈਥੋਂ ਨੀ ਬਣ ਆਏਗੀ ਨਿਜ ਸਥਾਨ ਪਰ ਇਹੀ ਟਕਾਏ ਹਾਂ ਕਿਉਂਕਿ ਆਪਣੇ ਅਸਥਾਨ ਉੱਪਰ ਤੁਸੀਂ ਇਹਨਾਂ ਨੂੰ ਟਕਾ ਦਿੱਤਾ ਜਿਹੜੇ ਸਾਡੇ ਘਰ ਦੇ ਦਾਸ ਹਮਕੋ ਛੂਛੇ ਰਾਖ ਸਿਧਾਏ ਕਹਿੰਦੇ ਦੋਵੇਂ ਪੁੱਤਰਾਂ ਨੂੰ ਤੁਸੀਂ ਖਾਲੀ ਰੱਖ ਕੇ ਚਲੇ ਜਾ ਰਹੇ ਹੋ ਤੁਮ ਸੋ ਕਿਆ ਬਸ ਚਲ ਹੈ ਹਮਾਰੋ ਇਸ ਕਰਕੇ ਪਿਤਾ ਜੀ ਹੁਣ ਤੁਹਾਡੇ ਨਾਲ ਸਾਡਾ ਕੀ ਬਸ ਚੱਲ ਸਕਦਾ ਕੀ ਪੇਸ਼ ਜਾ ਸਕਦੀ ਹੈ ਕਿਉਂ ਪੰਥ ਸਭ ਜਗ ਤੇ ਨਿਆਰੋ ਦੇਖੋ ਸਾਰੇ ਸੰਸਾਰ ਦੇ ਵਿੱਚੋਂ ਜਿਹੜਾ ਰਸਤਾ ਤੁਸੀਂ ਵੱਖਰਾ ਜਿਹਾ ਕਰ ਲਿਆ ਰਸਤਾ ਜਿਹਾ ਬਾਕੀ ਤਾਂ ਸਭ ਕੁਝ ਆਪਣਾ ਪੁੱਤਰ ਧੀਆਂ ਨੂੰ ਦੇ ਕੇ ਜਾਂਦੇ ਤੁਸੀਂ ਪੁੱਤਰ ਧੀਆਂ ਨੂੰ ਛੱਡ ਦਿੱਤਾ ਤੇ ਦਾਸ ਨੂੰ ਸਭ ਕੁਛ ਦੇ ਦਿੱਤਾ ਵੱਖਰਾ ਰਸਤਾ ਇੱਕ ਨਵੀਂ ਰੀਤੀ ਕੀਤੀ ਹੈ ਜਿਮ ਤੁਮ ਦਾਸ ਹੋਏ ਕਰ ਪਾਈ ਇਹ ਕਹਿੰਦਾ ਮਹਾਰਾਜ ਜਿਵੇਂ ਗੁਰੂ ਨਾਨਕ ਸਾਹਿਬ ਦੇ ਦਾਸ ਹੋ ਕੇ ਤੁਸੀਂ ਇਹ ਗੁਰਤਾ ਗੱਦੀ ਪਾਈ ਤਿਮ ਅਬ ਦਈ ਦਾਸ ਵਡਿਆਈ ਮਹਾਰਾਜ ਤੁਸੀਂ ਆਪਣੇ ਦਾਸ ਨੂੰ ਇਹ ਵਡਿਆਈ ਅੱਗੇ ਬਖਸ਼ ਦਿੱਤੀ ਹੈ ਸੁਣ ਦਾਸੂ ਤੇ ਦਾਤੂ ਸਾਥ ਹਾਂ ਦਾਸੂ ਜੀ ਤੋਂ ਸੁਣ ਕੇ ਜਿਹੜਾ ਛੋਟਾ ਪੁੱਤਰ ਦਾਤੂ ਉਹਦੇ ਸਾਥ ਆਗਿਆ ਕਹਿ ਗੁਰੂ ਟੇਕੋ ਮਾਥ ਗੁਰੂ ਮਹਾਰਾਜ ਨੇ ਆਗਿਆ ਕੀਤੀ ਹੈ ਵੀ ਤੂੰ ਉੱਠ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੱਥਾ ਟੇਕ ਤਿੰਨ ਭੀ ਨਹਿ ਮਾਨੀ ਥਿਤ ਰਹਿਓ ਮੈਂ ਵੀ ਸਤਿਗੁਰੂ ਦੀ ਆਗਿਆ ਮੰਨੀ ਨਹੀਂ ਹੈ ਸਗੋਂ ਟਿਕਿਆ ਰਿਹਾ ਬੈਠਾ ਹੀ ਰਿਹਾ ਨਿਜ ਵਡਿਆਈ ਕੋ ਬਚ ਕਹਿਓ ਆਪਣੀ ਬਹੁਤ ਵੱਡੀ ਵਡਿਆਈ ਦਾ ਬਚਨ ਕਿਹਾ ਵੀ ਮੈਂ ਗੁਰੂ ਕਾ ਪੁੱਤਰ ਹੋ ਕੇ ਇਹ ਦਾਸ ਨੂੰ ਕਿਵੇਂ ਮੱਥੇ ਟੇਕਦਾ ਫਿਰਾਂ ਸ੍ਰੀ ਅੰਗਦ ਤੂਸਨ ਮੁਖ ਧਾਰੀ ਦੋਵੇਂ ਪੁੱਤਰਾਂ ਤੋਂ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਚੁੱਪੀ ਧਾਰਨ ਕਰ ਲਈ ਭਲੀ ਬੁਰੀ ਸੁਤ ਸੋ ਨਾ ਉਚਾਰੀ ਆਪਣੇ ਪੁੱਤਰਾਂ ਦੇ ਸਾਥ ਕੋਈ ਚੰਗੀ ਗੱਲ ਨਾ ਕੋਈ ਮਾੜੀ ਕੋਈ ਬਰਸਰਾਪ ਨਹੀਂ ਦਿੱਤਾ ਹੈ ਪੁਨ ਸੰਗਤ ਮਹਿ ਕਹਿਓ ਸੁਣਾਈ ਉਸ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਸਾਰਿਆਂ ਨੂੰ ਸੁਣਾ ਕੇ ਕਿਹਾ ਹੈ ਮਮ ਸਰੂਪ ਅਬ ਇਹ ਸੁਹਾਈ ਵੀ ਗੁਰੂ ਅਮਰਦਾਸ ਸਾਹਿਬ ਜੀ ਹੁਣ ਸਾਡਾ ਸਰੂਪ ਹੀ ਸੁਭਾਏ ਮਾਨ ਹੋ ਗਏ ਹਨ ਮੋਹ ਮਹਿ ਇਸ ਮਹਿ ਭੇਦ ਨਾ ਜਾਣਾ ਤੇ ਗੁਰੂ ਅਮਰਦਾਸ ਸਾਹਿਬ ਦੇ ਵਿੱਚ ਕੋਈ ਪੂਰਾ ਮਾਤਰ ਨਾ ਹੁਣ ਫਰਕ ਜਾਣਨਾ ਏਕ ਸਰੂਪ ਦੋਹਨ ਕੋ ਮਾਨ ਇਸ ਤਰ੍ਹਾਂ ਕਹਿੰਦੇ ਦੋਹਾਂ ਦਾ ਜਿਹੜਾ ਸਰੂਪ ਇੱਕੋ ਹੀ ਹੋ ਗਿਆ ਮੰਨ ਲਓ ਪਛਾਣ ਲਓ ਪੁਨ ਸ੍ਰੀ ਸਤਿਗੁਰ ਆਗਿਆ ਕਰੀ। ਉਸ ਤੋਂ ਬਾਅਦ ਫਿਰ ਗੁਰੂ ਅੰਗਦ ਸਾਹਿਬ ਜੀ ਨੇ ਇਸ ਤਰ੍ਹਾਂ ਦੀ ਆਗਿਆ ਕੀਤੀ ਹੈ, ਭੋਜਨ ਤਿਆਰ ਹੋਏ ਇਸ ਘਰੀ, ਇਸ ਘਰੀ ਗੁਰੂ ਕਾ ਲੰਗਰ ਖੁੱਲਾ ਡੁੱਲਾ ਤਿਆਰ ਹੋ ਜਾਵੇ, ਸਭ ਸੰਗਤ ਕੋ ਦੇਹ ਆਹਾਰਾ, ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਆਈਆਂ ਸਭ ਨੂੰ ਖੁੱਲਾ ਡੁੱਲਾ ਭੋਜਨ ਛਕਣ ਲਈ ਦੇਵੋ, ਸਭ ਮਿਲ ਕਰੋ ਆਨੰਦ ਉਦਾਰਾ, ਕਿਸੇ ਨੇ ਸ਼ੋਕ ਗਮ ਨਹੀਂ ਕਰਨਾ, ਸਭ ਮਿਲ ਕੇ ਸਾਰੇ ਆਨੰਦ ਖੁਸ਼ੀਆਂ ਹੀ ਕਰੋ। ਤਬ ਸ੍ਰੀ ਅਮਰ ਉੱਠਿਓ ਹਿਤ ਧਾਰ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਬਹੁਤ ਹੀ ਪ੍ਰੇਮ ਪਿਆਰ ਧਾਰਦੇ ਸਭ ਤੋਂ ਪਹਿਲਾਂ ਉੱਠ ਖੜੋਤੇ, ਕੀਨਸ ਜਾਏ ਆਹਾਰ ਸੋ ਤਿਆਰ, ਗੁਰੂ ਕੇ ਲੰਗਰ ਵਿੱਚ ਜਾ ਕੇ ਸਭ ਤੋਂ ਅੱਗੇ ਹੋ ਕੇ ਨਜਸਾਨੀ ਹੇਠ ਗੁਰੂ ਕਾ ਲੰਗਰ ਤਿਆਰ ਕਰਿਆ ਕਰਾਇਆ, ਸਤਿਗੁਰ ਆਪ ਜਾਏ ਕਰ ਖਾਇਬ, ਲੰਗਰ ਤਿਆਰ ਹੋ ਗਿਆ, ਸਤਿਗੁਰੂ ਅੰਗਦ ਸਾਹਿਬ ਮਹਾਰਾਜ ਨੇ ਪਹੁੰਚ ਕੇ ਆਪ ਪੰਗਤ ਵਿੱਚ ਬੈਠ ਕੇ ਭੋਜਨ ਛਕਿਆ, ਪੁਨ ਸਭ ਸੰਗਤ ਮਹਿ ਬਰਤ ਆਇਬ, ਸਵਾਜ ਗੁਨੀਆ ਗੁਰੂ ਕੀਆਂ ਸਿੱਖ ਸੰਗਤਾਂ ਉਹਨਾਂ ਵਿੱਚ ਖੁੱਲਾ ਡੁੱਲਾ ਵਰਤਾਇਆ ਗਿਆ, ਆਪਣ ਸਿੰਘਾਸਨ ਪਰ ਗੁਰ ਗਏ, ਭੋਜਨ ਛਕ ਕੇ ਫਿਰ ਆਪਣੇ ਸਿੰਘਾਸਨ ਪਰ ਦੁਆਰਾ ਸਤਿਗੁਰੂ ਚਲੇ ਗਏ, ਅਤ ਆਨੰਦ ਜੁਤ ਸੋਭਤ ਪਏ, ਆਨੰਦ ਸਵੈਰ ਸੁਭਾ ਵਾਲੇ ਹੋਏ ਹਨ, ਮਿਲਹਿ ਪਰਸ ਪਰ ਸਿੱਖ ਸਮੁਦਾਏ, ਆਜ ਨੇ ਸਮੂਹ ਸਿੱਖ ਸੇਵਕ ਆਪੋ ਵਿੱਚ ਹੀ ਮਿਲਜੁਲ ਰਹੇ, ਪੂਰਬ ਲਈ ਕਹਿ ਬਾਤ ਸੁਣ ਸੁਣਾਏ, ਗੁਰੂ ਨਾਨਕ ਸਮੇਂ ਦੀ ਪਹਿਲੀ ਜਿਹੜੀ ਗੱਲਬਾਤ ਕਹਿ ਕਹਿ ਕੇ ਇੱਕ ਦੂਸਰੇ ਨੂੰ ਸੁਣਾ ਰਹੇ, ਸ੍ਰੀ ਨਾਨਕ ਨਿਜ ਦੇਹ ਸਮੇਤ, ਇਹ ਵੀ ਗੱਲ ਕਰ ਰਹੇ ਹੈ ਵੀ ਗੁਰੂ ਨਾਨਕ ਸਾਹਿਬ ਜੀ ਜਦੋਂ ਕਰਤਾਰਪੁਰ ਦੇ ਵਿੱਚ ਜੋਤੀ ਜੋ ਸਮਾਈ ਗਈ ਸੰਦੇਹੀ ਚਲੇ ਗਏ ਸੀ, ਕੀਨ ਗਮਨ ਬੈਕੁੰਠ ਨਿਕੇਤ, ਉਹਨਾਂ ਨੇ ਸੱਚਖੰਡ ਆਪਣੇ ਘਰ ਨੂੰ ਸੰਦੇਹ ਜਾਣਾ ਕੀਤਾ ਸੀ, ਸਿਰਫ ਕਰਤਾਰਪੁਰ ਦੇ ਵਿੱਚ ਉਹਨਾਂ ਦਾ ਚਾਦਰ ਹੀ ਰਹਿ ਗਿਆ ਸੀ, ਉਹ ਚਾਦਰ ਅੱਧਾ ਪਾੜ ਕੇ ਮੁਸਲਮਾਨਾਂ ਨੇ ਲੈ ਲਿਆ, ਸਿੱਖਾਂ ਨੇ ਲੈ ਲਿਆ, ਉਹਦਾ ਹੀ ਸੰਸਕਾਰ ਕਰ ਲਿਆ, ਮਹਾਰਾਜ ਤਾਂ ਸੰਦੇਹ ਚਲੇ ਗਏ ਸੀ, ਭਗਤ ਕਬੀਰ ਆਦਿ ਜੇ ਪਏ, ਇਸ ਤਰ੍ਹਾਂ ਪਹਿਲਾਂ ਜਿਹੜੇ ਭਗਤ ਕਬੀਰ ਆਦਿਕ ਜੀ ਹੋਏ ਹਨ, ਬਹੁਤ ਸਰੀਰ ਸਮੇਤ ਸੋ ਗਏ, ਵੀ ਉਹ ਵੀ ਸਾਰੇ ਆਪਣੇ ਸਰੀਰ ਦੇ ਸਮੇਤ ਸੰਦੇ ਹੀ ਚਲੇ ਗਏ, ਇਮ ਵਿਚਾਰ ਸਿੱਖਣ ਮੈਂ ਹੋਈ, ਗੁਰੂ ਅੰਗਦ ਸਾਹਿਬ ਜੀ ਹੁਣ ਸਰੀਰ ਛੱਡ ਕੇ ਜਾਣਗੇ ਕਿ ਸੰਦੇਹੀ ਚਲੇ ਜਾਣਗੇ, ਇਸ ਤਰ੍ਹਾਂ ਦੀ ਗੱਲਬਾਤ ਵਿਚਾਰ ਸਿੱਖਾਂ ਵਿੱਚ ਹੋ ਰਹੀ ਹੈ, ਸ੍ਰੀ ਅੰਗਦ ਜਾਨੀ ਮਨ ਸੋਈ, ਗੁਰੂ ਅੰਗਦ ਸਾਹਿਬ ਜੀ ਨੇ ਸਿੱਖਾਂ ਦੇ ਮਨ ਦੀ ਜਿਹੜੀ ਗੱਲਬਾਤ ਸਮਝ ਲਈ ਅੰਤਰਜਾਮੀ ਹੋਣ ਕਰਕੇ, ਹਿਰਦੇ ਵਿਚਾਰ ਹੈ ਸ਼ੰਕਾ ਇਨਕੇ, ਹਿਰਦੇ ਵਿੱਚ ਵਿਚਾਰਦੇ ਵੀ ਸਾਡੇ ਸੰਬੰਧ ਵਿੱਚ ਸਿੱਖਾਂ ਦੇ ਹਿਰਦੇ ਵਿੱਚ ਸ਼ੰਕਾ ਹੈ, ਨੀਕੇ ਨਹਿ ਵਿਵੇਕ ਮਨ ਜਿਨਕੇ, ਉਹਨਾਂ ਦੇ ਸ਼ੰਕਾ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਚੰਗੀ ਤਰ੍ਹਾਂ ਕੋਈ ਗਿਆਨ ਹੈ ਨੀ, ਸਮਝ ਹੈ ਨਹੀਂ, ਦੇਹ ਸਨੇਹ ਨਾ ਸੰਤਨ ਮਾਹੀ, ਕਿਉਂਕਿ ਜਿਹੜੇ ਕੋਈ ਸੰਤ ਹੁੰਦੇ ਉਹਨਾਂ ਦੇ ਤਾਂ ਖਿਆਲ ਵਿੱਚ ਕੋਈ ਸਰੀਰ ਨਾਲ ਕੋਈ ਮੋਹ ਪਿਆਰ ਹੁੰਦਾ ਹੀ ਨਹੀਂ, ਇਮ ਸੂਖਮ ਗਤ ਜਾਣਹਿ ਨਾਹੀ, ਇਹ ਬੇਸਮਝੇ ਸਿੱਖ ਇਸ ਤਰ੍ਹਾਂ ਦੀ ਜਿਹੜੀ ਸੂਖਮ ਜੀ ਮਰਜ਼ਾਦਾ ਉਸਨੂੰ ਇਹ ਸਮਝਦੇ ਨਹੀਂ, ਜੇ ਇਨਕੀ ਮਨ ਸ਼ੰਕ ਨਾ ਜਾਏ, ਇਹ ਨਾ ਹੁਣ ਕਹਿੰਦੇ ਬੇਸਮਝਾਂ ਦੀ ਮਨ ਦੀ ਸ਼ੰਕਾ ਨਾ ਜਾਏ, ਮਮ ਸੰਗਤ ਕੋ ਕਿਆ ਫਲ ਪਾਏ, ਸਾਡੇ ਗੁਰੂ ਨਾਨਕ ਸਾਹਿਬ ਦੀ ਆ ਕੇ ਸੰਗਤ ਕਰ ਰਹੇ ਇਹਨਾਂ ਨੂੰ ਕੀ ਫਲ ਪਾਏਗੀ, ਫਲ ਮਿਲੇਗਾ, ਪੁਨ ਮਹਾਨ ਬਿਰਥਾ ਸਭ ਖੋਬ ਹੈ, ਜਦੋਂ ਸ਼ੰਕਾ ਕਰ ਲਈ ਗੁਰੂ ਘਰ ਤੇ ਸਾਡੇ ਉੱਪਰ ਜਿਹੜਾ ਇਹਨਾਂ ਨੇ ਮਹਾਨ ਪੁਨ ਕੀਤਾ ਸਭ ਵਿਆਰਥ ਕਰ ਲੈਣਗੇ, ਅਸ ਸੰਦੇਹ ਮੈਂ ਜੇ ਮਨ ਹੋਵੇ ਹੈ, ਇਸ ਤਰ੍ਹਾਂ ਦਾ ਸੰਸੇ ਤਾਖਲੇ ਵਿੱਚ ਇਹਨਾਂ ਦਾ ਮਨ ਹੋਵੇ ਵੀ ਗੁਰੂ ਨਾਨਕ ਸਾਹਿਬ ਸੰਦੇਹ ਗਏ ਸੀ, ਦੇਹ ਛੱਡ ਕੇ ਚਲੇ ਗਏ ਵੀ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਵਰਗੇ ਗੁਰੂ ਨਾਨਕ ਦੇ ਤੁਲ ਨਹੀਂ ਇਹ ਹੋ ਸਕਦੇ, ਐਸਾ ਸ਼ੰਕਾ ਹੋ ਗਈ, ਇਹਨਾਂ ਦਾ ਭਲਾ ਨਹੀਂ ਹੋਣਾ, ਇਹਨਾਂ ਨੂੰ ਕੁਝ ਮਿਲਣਾ ਨਹੀਂ। ਸ਼ਰਧਾ ਤਿਆਗੇ ਦੋਸ਼ ਬਿਲਾਸੇ, ਜਦੋਂ ਗੁਰੂ ਘਰ ਤੇ ਸ਼ਰਧਾ ਛੱਡ ਗਈ ਇਹਨਾਂ ਨੂੰ ਬੜਾ ਭਾਰੀ ਦੋਸ਼ ਲੱਗੂਗਾ। ਔਰ ਨਿਸ਼ਚਾ ਇਨਕਾ ਸਭ ਹਾਲੇ, ਜਿਨ੍ਹਾਂ ਹਿਰਦੇ ਦਾ ਭਰੋਸਾ ਸਭ ਹਿਲ ਜੁਲ ਜਾਏਗਾ, ਡੋਲ ਜਾਣਗੇ। ਇਮ ਸਿੱਖਣ ਪਰ ਕਰਨਾ ਠਾਨੀ, ਕਿਉਂ ਵਿਚਾਰ ਕੇ ਮਹਾਰਾਜ ਨੇ ਸਿੱਖਾਂ ਉੱਪਰ ਐਸੀ ਕਿਰਪਾ ਕੀਤੀ, ਅਦਭੁਤ ਲੀਲਾ ਰਚੀ ਮਹਾਨੀ। ਮਹਾਰਾਜ ਨੇ ਸ਼ਰਜੀ ਤਰ੍ਹਾਂ ਦੀ ਜਿਹੜੀ ਲੀਲਾ ਜੀ ਰਚ ਲਈ ਕਰ ਲਈ। ਭਏ ਅਲੋਪ ਸਿੰਘਾਸਨ ਪਰਤੇ, ਇਹ ਸ਼ਰਜ ਲੀਲਾ ਰਚੀ ਹੈ ਵੀ ਆਪ ਗੁਰੂ ਨਾਨਕ ਸਾਹਿਬ ਦੇ ਸਿੰਘਾਸਨ ਉੱਪਰ ਬੈਠੇ ਬੈਠੇ ਗੁਪਤ ਹੋ ਗਏ। ਹੁਤੇ ਸਮੀਪ ਨਾ ਕਹੂੰ ਨਿਹਰਤੇ, ਜਿਹੜੇ ਕੋਲ ਬੈਠੇ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖ ਨਹੀਂ, ਉਹਨਾਂ ਨੂੰ ਦਰਸ਼ਨ ਨਹੀਂ ਹੋ ਰਹੇ। ਦੇਖ ਚਲਿੱਤਰ ਬਿਸਮ ਅਤ ਰਹੀ, ਬਿਸਮ ਮਤ ਰਹੀ। ਇਸ ਤਰ੍ਹਾਂ ਚਰਜ ਦੇਖ ਕੌਤਕ ਦੇਖ ਕੇ ਸਾਰਿਆਂ ਦੀ ਬੁੱਧੀ ਚਰਜ ਹੈਰਾਨ ਹੋ ਰਹੀ। ਅਦਭੁਤ ਲੀਲਾ ਜਾਤ ਨਾ ਕਹੀ, ਗੁਰੂ ਅੰਗਦ ਸਾਹਿਬ ਦੇ ਚਰਜੀ ਲੀਲਾ ਕਹੀ ਨੀ ਜਾ ਸਕਦੀ ਹੈ। ਚਹੁ ਦਿਸ ਬੋਲ ਉੱਠੇ ਸਿੱਖ ਸਾਰੇ, ਸਾਰੇ ਸਿੱਖ ਸੇਵਕ ਚਾਰ ਛਪੇਰਿਆਂ ਤੋਂ ਉੱਠ ਬੋਲ ਉੱਠੇ ਹਨ। ਤਨ ਜੁਤ ਗੁਰ ਬੈਕੁੰਠ ਪਧਾਰੇ, ਸਤਿਗੁਰੂ ਗੁਰੂ ਅੰਗਦ ਸਾਹਿਬ ਤਾਂ ਸਰੀਰ ਦੇ ਸਮੇਤ ਹੀ ਸਚਖੰਡ ਨੂੰ ਚਲੇ ਗਏ। ਪਰਿਓ ਰਾਰ ਸੰਗਤ ਕੇ ਮਾਹੀ, ਇਸ ਤਰ੍ਹਾਂ ਗੁਰੂ ਕੀ ਹੈ ਸਿੱਖ ਸੰਗਤਾਂ ਵਿੱਚ ਬੜਾ ਰੌਲਾ ਜਿਹਾ ਪੈ ਗਿਆ। ਸਤਿਗੁਰ ਦਰਸ਼ਨ ਪ੍ਰਾਪਤ ਨਾਹੀ, ਮਹਾਰਾਜ ਦਾ ਦਰਸ਼ਨ ਸਿੰਘਾਸਨ ਤੇ ਨਹੀਂ ਹੋ ਰਿਹਾ, ਮਹਾਰਾਜ ਤਾਂ ਸੰਦੇਹ ਚਲੇ ਗਏ ਸਚਖੰਡ। ਲੰਗਰ ਵਿਖੇ ਸੇਵਕ ਸਭ ਕੇਰੀ, ਸਵੇਰੇ ਗੁਰੂ ਕੇ ਲੰਗਰ ਵਿੱਚ ਆਈ ਗਈ ਸਿੱਖ ਸੰਗਤ ਦੀ ਜਿਹੜੀ ਕੋਈ ਸੇਵਾ, ਲੰਗਰ ਪਾਣੀ ਛਕਾਉਣ ਦੀ। ਕਰਤ ਹੁਤੇ ਸ੍ਰੀ ਅਮਰ ਬਡੇਰੀ, ਸਭ ਤੋਂ ਵੱਡੀ ਉਮਰ ਵਾਲੇ ਗੁਰੂ ਅਮਰਦਾਸ ਸਾਹਿਬ ਜੀ ਉਹ ਸਾਹਮਣੇ ਸਾਰੀ ਸੇਵਾ ਕਰ ਰਹੇ ਸਨ। ਸੁਣ ਕਰ ਚੱਲ ਆਏ ਤਤਕਾਲਾ, ਲੰਗਰ ਵਿੱਚੋਂ ਸੁਣ ਕੇ ਬੜੀ ਛੇਤੀ ਚੱਲ ਕੇ ਆਏ ਗੁਰੂ ਅਮਰਦਾਸ ਸਾਹਿਬ। ਪਰਿਓ ਸਿੰਘਾਸਨ ਹੀਨ ਕਿਰਪਾਲਾ, ਵੇਖਿਆ ਦਿਆਲੂ ਕਿਰਪਾਲੂ ਦਾ ਜਿਹੜਾ ਸਿੰਘਾਸਨ ਹੈ ਆਪ ਜੀ ਤੋਂ ਬਗੈਰ ਖਾਲੀ ਪਿਆ ਹੈ, ਗੁਰੂ ਅੰਗਦ ਸਾਹਿਬ ਦੇਸੀ ਨਹੀਂ ਰਹੇ ਸਿੰਘਾਸਨ ਤੇ। ਪਿਖ ਸ੍ਰੀ ਅੰਗਦ ਕੀ ਅਸ ਲੀਲਾ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਦੀ ਐਸੀ ਲੀਲਾ ਤੱਕ ਕੇ, ਖਰੇ ਹੋਏ ਕਰ ਤਹਾਂ ਸੁਚੀਲਾ, ਖਰੇ ਸੀਰ ਸੁਭਾਅ ਵਾਲੇ ਇਸ ਤਰ੍ਹਾਂ ਖੜਿਆ ਹੋ ਕੇ ਗੁਰੂ ਅਮਰਦਾਸ ਸਾਹਿਬ ਜੀ। ਅਚਰਜ ਗਤ ਕੁਛ ਲਖੀ ਨਾ ਜਾਵੇ, ਮਹਾਰਾਜ ਆਪ ਦੀ ਜਿਹੜੀ ਅਚਰਜੀ ਰੀਤੀ ਮਰਿਆਦਾ ਕੋਈ ਜਾਣੀ ਨਹੀਂ ਜਾਂਦੀ, ਜੋ ਸਮ ਹੋਏ ਤਉ ਕੁਛ ਪਾਵੇ, ਮਹਾਰਾਜ ਆਪ ਜੀ ਦੇ ਬਰਾਬਰ ਹੋਵੇ ਉਹੀ ਕੋਈ ਸਮਝ ਪਾਏ ਵੀ ਐਸਾ ਕਿਉਂ ਕਰਿਆ ਆਪ ਜੀ ਨੇ। ਕਰਹਿ ਵਿਚਾਰਨ ਆਪਣੇ ਚੀਤ, ਗੁਰੂ ਅਮਰਦਾਸ ਸਾਹਿਬ ਜੀ ਆਪਣੇ ਚਿੱਤ ਵਿੱਚ ਹੀ ਵਿਚਾਰ ਕਰ ਰਹੇ ਹੈ। ਸ੍ਰੀ ਗੁਰ ਕਿਉਂ ਕੀਨਸ ਅਸਰੀਤ, ਮਹਾਰਾਜ ਜੀ ਨੇ ਇਸ ਤਰ੍ਹਾਂ ਅਲੋਪ ਹੋਣ ਦੀ ਰੀਤੀ ਮਰਿਆਦਾ ਕਿਉਂ ਕੀਤੀ। ਤਾਤ ਭਰਨ ਕੋ ਨੀਕੇ ਜਾਣਾ, ਫਿਰ ਆਪ ਉਹੀ ਸਰੂਪ ਸੀ ਜਿਹੜਾ ਅੰਦਰਲਾ ਜਿਹੜਾ ਪ੍ਰਯੋਜਨ ਸੀ ਉਹ ਚੰਗੀ ਤਰ੍ਹਾਂ ਜਾਣ ਲਿਆ ਹੈ। ਪ੍ਰਗਟਾਵਨਾ ਹਿਤ ਸੁਜਸ ਬਖਾਨਾ, ਸਵੇਰੇ ਗੁਰੂ ਅੰਗਦ ਸਾਹਿਬ ਨੂੰ ਦੁਬਾਰਾ ਪ੍ਰਗਟ ਕਰਨ ਵਾਸਤੇ ਸੇਠ ਜਸ ਕਹਿਣ ਲੱਗੇ। ਪ੍ਰਮਾਣਿਕਾ ਛੰਦ ਆਨੰਦ ਕੰਦ ਰੂਪ ਹੋ, ਗੁਰੂ ਅੰਗਦ ਸਾਹਿਬ ਜੀ ਆਪ ਤਾਂ ਬੜੇ ਭਾਰੀ ਆਨੰਦ ਦੇ ਬੱਦਲ ਰੂਪ ਹੋ ਜਾਂ ਆਨੰਦ ਦੇ ਕੰਧਾਤਾ ਹੋ, ਬਿਲੰਦ ਭੂਪ ਭੂਪ ਹੋ, ਜਿਹੜੇ ਵੱਡੇ ਵੱਡੇ ਰਾਜੇ ਆ ਉਹਨਾਂ ਦੇ ਵੀ ਵੱਡੇ ਰਾਜਾ ਰੂਪ ਹੋ, ਨਾ ਆਦ ਅੰਤ ਤੋਹੇ ਕੋ, ਨਾ ਤੁਹਾਡਾ ਆਦ ਹੈ ਮੁੱਢ ਹੈ ਨਾ ਕੋਈ ਅੰਤ ਹੈ ਅਖੀਰ ਹੈ, ਸਮਾਨ ਆਨ ਹੋਹੇ ਕੋ, ਤੁਹਾਡੇ ਸਮਾਨ ਬਰਾਬਰ ਹੋਣ ਕੋਈ ਕੌਣ ਕੋਈ ਹੋ ਸਕਦਾ ਹੈ, ਮੁਕੰਦ ਸੇਵਕਾਨ ਕੋ, ਜਿਹੜੇ ਸੇਵਾ ਕਰਨ ਵਾਲੇ ਨੂੰ ਮੁਕਤੀ ਦੇਣ ਵਾਲੇ ਮੁਕਤਾ ਦਾਤਾ ਹੋ, ਪ੍ਰਕਾਸ਼ ਚੰਦ ਭਾਨ ਕੋ, ਇਹ ਤਾਂ ਮਹਾਰਾਜ ਜਿਹੜੇ ਚੰਦਰਮਾ ਤੇ ਸੂਰਜ ਉਹਦੇ ਵੀ ਪ੍ਰਕਾਸ਼ ਬਖਸ਼ਣ ਵਾਲੇ ਪ੍ਰਕਾਸ਼ਣ ਵਾਲੇ ਹੋ, ਸੋ ਦਾਨ ਦੇ ਜਹਾਨ ਕੋ, ਸਾਰੇ ਸੰਸਾਰ ਨੂੰ ਭਉ ਭਗਤੀ ਦਾ ਗਿਆਨ ਦਾ ਦਾਨ ਦੇਣ ਵਾਲੇ, ਕਰੇ ਜੋ ਖਾਨ ਪਾਨ ਕੋ, ਜਿਹੜਾ ਕੋਈ ਪ੍ਰਤਾ ਭੁੱਖਾ ਕਰੂ ਖਾਣਾ ਪੀਣਾ ਕਰੇ ਇਹ ਵੀ ਦਾਨ ਦੇਣ ਤੁਸੀਂ ਬਾਣ ਵਾਲੇ ਹੋ। ਚਰਿੱਤਰ ਤੋਂ ਬਚਿੱਤਰ ਹੈ ਮਹਾਰਾਜ, ਜਿਹੜੇ ਚਿੱਤਰ ਕਉ ਦੇ ਕਉ ਤਾਂ ਵਿਚਿੱਤਰ ਅਸ਼ਚਰ ਜੀ ਹੈ ਅਥਵਾ ਵਿਚਿੱਤਰ ਨਾਨਾ ਤਰ੍ਹਾਂ ਦੇ ਹੈ। ਭਨੇ ਸੁਨੇ ਪਵਿੱਤਰ ਹੈ, ਜਿਹੜਾ ਇਹ ਕੌਤਕਾਂ ਨੂੰ ਕਹਿੰਦਾ ਸੁਣਦਾ ਉਹ ਵੀ ਪਵਿੱਤਰ ਹੋ ਜਾਂਦਾ ਹੈ। ਅਦੇਵ ਦੇਵ ਨਾਥ ਹੈ, ਆਤਾ ਮਹਾਰਾਜ ਦੇਵਤਾ ਦੇਵਤਿਆਂ ਦੇ ਵੀ ਮਾਲਕ ਹੈ। ਸਭ ਨਿਵਾਏ ਮਾਥ ਹੈ, ਸਾਰੇ ਮਹਾਰਾਜ ਜੀ ਦੇ ਚਰਨਾਂ ਤੇ ਮਸਤਕ ਨਿਵਾਉਂਦੇ ਝੁਕਾਉਂਦੇ। ਅਜਾਏ ਹੋ ਅਮਾਏ ਹੋ ਅਜਨਮਾ ਹੋ, ਇਸ ਤਰ੍ਹਾਂ ਮਾਇਆ ਦੇ ਤੂੰ ਪ੍ਰਭਾਵਿਤ ਹੋ ਰਹਿਤ ਹੋ। ਸਦੀਵ ਸੁਧ ਪਾਏ ਹੋ, ਹਮੇਸ਼ਾ ਕਹਿੰਦੇ ਸੁਧ ਪਿੱਤਰ ਰੂਪ ਹੀ ਹੋ, ਪਰੰਪਰਾ ਪਰੇਸ਼ ਹੋ, ਸੁਧ ਪਿੱਤਰ ਸੁਧ ਤੇ ਪਾਏ ਪ੍ਰਕਾਸ਼ ਰੂਪ ਹੋ, ਪਰੰਪਰਾ ਪਰੇਸ਼ ਹੋ। ਇਸ ਤਰ੍ਹਾਂ ਕਹਿੰਦੇ ਜਿਹੜੇ ਪਰੇ ਤੋਂ ਪਰੇ ਉਹਨਾਂ ਤੋਂ ਵੀ ਤੁਸੀਂ ਪਰੇ ਈਸ਼ਵਰ ਰੂਪ ਹੋ, ਭਾਵ ਜਿੰਨੇ ਵੀ ਹਨ ਪਰੇ ਤੋਂ ਪਰੇ ਉਹਨਾਂ ਤੋਂ ਵੀ ਪਰੇ ਹੋ, ਤੁਸੀਂ ਈਸ਼ਵਰ ਰੂਪ ਹੋਣ ਕਰਕੇ ਧਰਨ ਤਰਾ ਆਦੇਸ਼ ਹੋ, ਜਿਹੜੀ ਧਰਤੀ ਉਹਦੇ ਤਰ੍ਹਾਂ ਤੁਸੀਂ ਆਸਰਾ ਰੂਪ ਹੋ, ਜਾਂ ਤਰ੍ਹਾਂ ਧਰਤੀ ਦੇ ਤਰ੍ਹਾਂ ਧਾਰਨ ਵਾਲੇ ਨਮਸਕਾਰ ਹੈ ਤੁਹਾਨੂੰ। ਰਹੇ ਵਿਸ਼ਾਲ ਗੋਪ ਹੋਇ, ਐਸੇ ਪਰਮੇਸ਼ਰ ਗੁਰੂ ਗ੍ਰੰਥ ਸਾਹਿਬ ਜੀ ਇੰਨੇ ਮਹਾਨ ਹੋ ਕੇ ਆਪ ਗੋਪਤ ਹੋ ਰਹੇ। ਜੇ ਖੋਜੇ ਨਾ ਓਪ ਇਸ ਦੁਨੀਆਂ ਵਿੱਚ ਲੱਭੀਏ ਵੀ ਆਪ ਵਰਗਾ ਲੋਪ ਰਹਿਣ ਵਾਲਾ ਕੋਈ ਹੈਗਾ ਤਾਂ ਕੋਈ ਲੱਭਦਾ ਨਹੀਂ ਉਪਮਾ ਵਾਸਤੇ। ਅਜਾਨ ਲੋਕ ਹੋਇ ਰਹੇ, ਉਹ ਮਹਾਰਾ ਅਣਜਾਣ ਜੇ ਸਿੱਖ ਸੇਵਕ ਥੋੜੇ ਜੇ ਹੋ ਰਹੇ, ਬੇਸਮਝ ਹੋ ਰਹੇ ਵਿੱਚੋਂ, ਪ੍ਰਤੀਤ ਧਾਰ ਨਾ ਲਹੇ, ਇਹਨਾਂ ਨੇ ਯਕੀਨ ਧਾਰ ਕੇ ਆਪ ਜੀ ਨੂੰ ਨਹੀਂ ਵੇਖਿਆ ਜਾਣਿਆ। ਗੁਰੂ ਮਹਾਨ ਚੀਨੀਓ, ਆਪ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਮਾਨ ਹੀ ਮਹਾਨ ਗੁਰੂ ਜਾਣੇ ਜਾਂਦੇ। ਨਿਹਾਲ ਦਾਸ ਕੀਨੀਓ, ਆਪ ਜੀ ਨੇ ਦਾਸਾਂ ਨੂੰ ਬੜਾ ਨਿਹਾਲੋ ਨਿਹਾਲ ਕੀਤਾ ਹੈ। ਨਿਵਾਰ ਮੋਹ ਤਾਪ ਕੋ, ਆਪ ਤਾਂ ਮੋਹ ਰੂਪੀ ਜਿਹੜਾ ਤਾਪ ਨੂੰ ਨਿਵਿਰਤ ਕਰ ਦਿੰਦੇ ਹੋ। ਜਪਾਏ ਨਾਮ ਜਾਪ ਕੋ, ਜਿਹੜਾ ਵਾਹਿਗੁਰੂ ਨਾਮ ਦਾ ਜਾਪ ਹੈ ਜਪਾਉਣਾ ਕੀਤਾ ਤੇ ਜਪਾਇਆ ਹੈ। ਸਦਾ ਅਧੀਨ ਪ੍ਰੇਮ ਕੋ, ਆਪ ਤਾਂ ਮਹਾਰਾਜ ਜਿਹੜਾ ਜਿੱਥੇ ਪ੍ਰੇਮ ਕਰਦਾ ਉਹਦੇ ਅਧੀਨ ਹੋ ਵਸ ਹੋ। ਨਿਭਾਹ ਕੀਨ ਨੇਮ ਕੇ, ਆਪ ਜੀ ਜਿਹੜਾ ਨੇਮ ਹੈ ਜ਼ਿੰਦਗੀ ਪਰ ਨਿਭਾਉਣਾ ਕੀਤਾ ਹੈ। ਸੁਤਾਏ ਜੇਮ ਹੇਮ ਕੇ, ਇਸ ਤਰ੍ਹਾਂ ਜਿਵੇਂ ਸੋਨਾ ਤਪਾਇਆ ਹੁੰਦਾ ਹੈ। ਸੋ ਦਾਨ ਦੇਤ ਛੇਮ ਕੇ, ਇਸ ਤਰ੍ਹਾਂ ਸੋਨੇ ਵਾਂਗੂ ਤਪਾ ਕੇ ਪਰ ਕਰਕੇ ਫਿਰ ਦਾਨ ਜਿਹੜਾ ਕਲਿਆਣ ਦਾ ਬਖਸ਼ ਦਿੰਦੇ ਹੋ। ਸੋ ਛੰਦ ਸਿੰਧ ਨੰਦਨਾ, ਹਾਂ ਮਹਾਰਾਜ ਸੁਤੰਤਰ ਹੋ ਸੁੰਦਰ ਨੂੰ ਸੁੰਦਰ ਨੰਦਨਾ, ਜਿਵੇਂ ਚੰਦਰਮਾਨ ਹੁੰਦਾ ਹੈ ਸੁੰਦਰ ਦਾ ਪੁੱਤਰ, ਉਸ ਤਰ੍ਹਾਂ ਸੁਤੰਤਰ ਪ੍ਰਕਾਸ਼ਵਾਨ ਹੋ, ਆਨੰਦ ਬਖਸ਼ਣ ਵਾਲੇ ਹੋ। ਅਮੰਦ ਹੋ ਮਨਿੰਦ ਨਾ, ਆਪ ਤਾਂ ਮਨ ਉੱਜਲ ਰੂਪ ਹੈ, ਆਪ ਜੀ ਦੇ ਤੁਲ ਕੋਈ ਹੋ ਨਹੀਂ ਸਕਦਾ ਹੈ। ਗੋਬਿੰਦ ਸਤਰ ਕੰਦਨਾ, ਇਸ ਤਰ੍ਹਾਂ ਗੋਬਿੰਦ ਰੂਪ ਅੰਦਰਲੇ ਬਹਿਰੇ ਬਾਹਰਿਆਂ ਦੇ ਕਾਮ ਆਦਿਕਾਂ ਦੇ ਕੱਟਣ ਵਾਲੇ ਹੋ। ਸੋ ਬੰਦਨਾ ਤੋ ਬੰਦਨਾ, ਇਸ ਕਰਕੇ ਮਹਾਰਾਜ ਨਮਸਕਾਰ ਹੈ, ਸੇਸ਼ ਢੰਗ ਨਾਲ ਫਿਰ ਨਮਸਕਾਰ ਹੈ। ਦੋਹਰਾ ਸ੍ਰੀ ਸਤਿਗੁਰ ਕਿਮ ਆਪ ਅਬ, ਕਿਉਂ ਇਸ ਤਰ੍ਹਾਂ ਕਹਿ ਕੇ ਜਾਸ ਤੇ ਉਸ ਤੋਂ ਬਾਅਦ ਕਹਿਣ ਲੱਗੇ ਹੇ ਗੁਰੂ ਅੰਗਦ ਸਾਹਿਬ ਜੀ, ਆਪ ਜੀ ਨੇ ਕਿਸ ਤਰ੍ਹਾਂ ਹੋਏ ਗੇ ਅੰਤਰ ਧਿਆਨ, ਤਖ਼ਤ ਤੇ ਬੈਠੇ ਕਿਵੇਂ ਅਲੋਪ ਹੋ ਗਏ, ਲੋਕਾਂ ਕੀ ਸ਼ੰਕਾ ਕਹਾ, ਮਹਾਰਾਜ ਲੋਕਾਂ ਦੀ ਸ਼ੰਕਾ ਆਪ ਜੀ ਨੇ ਕੀ ਕਰਨੀ ਸੀ, ਇਹ ਬੇਸਮਝ ਕਰ ਰਹੇ ਹੈ, ਸਿਆਣਿਆਂ ਨੂੰ ਤਾਂ ਨਹੀਂ ਇਹ ਸ਼ੰਕਾ ਉੱਠ ਰਹੀ ਹੈ। ਤੁਮਹਿ ਨਾ ਉਚਿਤ ਮਹਾਨ ਕਰਕੇ ਮਹਾਰਾਜ, ਇਸ ਤਰ੍ਹਾਂ ਬੇਸਮਝ ਸਿੱਖਾਂ ਦੀ ਸ਼ੰਕਾ ਹੋਣ ਤੋਂ ਤੁਹਾਨੂੰ ਇਸ ਤਰ੍ਹਾਂ ਅਲੋਪ ਹੋਣਾ ਯੋਗ ਹੈ ਨਹੀਂ ਸੀ। ਦੇਹੋ ਦਰਸ਼ਨ ਕਰੁਣਾ ਕਰੋ, ਇਸ ਕਰਕੇ ਮਹਾਰਾਜ ਦਰਸ਼ਨ ਦੇਵੋ ਤੇ ਕਿਰਪਾ ਕਰੋ। ਪ੍ਰਥਮ ਜਗਤ ਕੀ ਰੀਤ, ਸੰਸਾਰ ਦੀ ਪਹਿਲੀ ਰੀਤੀ ਹੈ ਦੇਹ ਛੱਡ ਕੇ ਤੇ ਫਿਰ ਜਾਣਾ, ਇਉਂ ਜਾਓ ਜੀ। ਕਰਤੇ ਰਹੇ ਸੋ ਅਬ ਕਰੋ, ਪਹਿਲਾਂ ਕਰਦੇ ਰਹੇ ਉਹ ਰੀਤੀ ਮਹਾਰਾਜ ਆਪ ਜੀ ਹੁਣ ਕਰੋ। ਕਿਉਂ ਠਾਨੋ ਵਿਪਰੀਤ, ਇਸ ਤਰ੍ਹਾਂ ਮਹਾਰਾਜ ਉਲਟੀ ਰੀਤੀ ਜੀ ਆਪ ਕਿਉਂ ਕਰਦੇ ਹੋ। ਪਰਮ ਧਾਮ ਅਬਿਰਾਮ ਕੋ, ਮਹਾਨ ਕਹਿੰਦੇ ਵੱਡਾ ਘਰ ਸੱਚਖੰਡ ਬੜਾ ਸੁੰਦਰ ਹੈ। ਗਮਨ ਇਹ ਤਨ ਤਿਆਗ ਲੋਕਾਂ ਵਾਂਗੂ ਹੀ ਮਹਾਰਾਜ ਸਰੀਰ ਛੱਡ ਕੇ ਫਿਰ ਵੱਡਾ ਘਰ ਸੱਚਖੰਡ ਉੱਥੇ ਜਾਓ ਜੀ। ਇਮ ਬੇਨਤੀ ਸੁਣ ਦਾਸ ਕੀ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦੀ ਬੇਨਤੀ ਨੂੰ ਸੁਣ ਕੇ ਜਾਨ ਮਹਾ ਅਨੁਰਾਗ ਲਿਆ ਵੀ ਮਹਾਨ ਇਹ ਪ੍ਰੇਮੀ ਹੈ, ਪ੍ਰੇਮ ਵਿੱਚ ਬੇਨਤੀ ਕਰ ਰਹੇ। ਸਿੰਘਾਸਨ ਪਰ ਵਿਦਿਤ ਭੇ, ਆ ਜਦੋਂ ਬੇਨਤੀ ਕੀਤੀ ਹੈ ਉਸੇ ਵੇਲੇ ਗੁਰੂ ਅੰਗਦ ਸਾਹਿਬ ਜੀ ਸਿੰਘਾਸਨ ਉੱਪਰ ਫਿਰ ਪ੍ਰਗਟ ਹੋ ਗਏ। ਦੇਖ ਸਕਲ ਹਰ ਖਾਏ, ਸਿੱਖ ਸੇਵਕ ਬੈਠੇ ਦੇਖ ਦੇਖ ਕੇ ਖੁਸ਼ ਹੋ ਗਏ। ਜੈ ਜੈ ਸ਼ਬਦ ਉਚਾਰ ਕਰ, ਹਰ ਪਾਸੇ ਤੋਂ ਜੈ ਹੋਵੇ ਗੁਰੂ ਅੰਗਦ ਸਾਹਿਬ ਜੀ ਦੀ, ਜੈ ਫਤਿਹ ਹੋਵੇ ਗੁਰੂ ਅੰਗਦ ਸਾਹਿਬ ਜੀ ਉਚਾਰ ਦੇ। ਪਰੇ ਦੌੜ ਸਭ ਪਾਏ, ਉਹ ਜਿੰਨੇ ਸਿੱਖ ਸੇਵਕ ਹੈ ਦੌੜ ਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਟੈ ਪਏ ਹੈ ਵੀ ਸਭ ਜਿਹੜੇ ਸ਼ੰਕਾ ਕਰ ਰਹੇ ਉਹ ਮਾਫੀਆਂ ਮੰਗ ਰਹੇ ਕਿ ਮਹਾਰਾਜ ਐਵੇਂ ਬੈਠਿਆਂ ਬੈਠਿਆਂ ਮਨ ਵਿੱਚ ਇਹ ਸ਼ੰਕਾ ਫੁਰੇ ਆਈ ਕਿ ਗੁਰੂ ਨਾਨਕ ਸਾਹਿਬ ਜੀ ਦੇ ਤੁਲ ਹੈ ਜਿਵੇਂ ਉਹ ਸੰਦੇਹੇ ਗਏ, ਇਹ ਵੀ ਸੰਦੇਹੇ ਜਾਣਗੇ ਕਿਤੇ ਛੱਡ ਕੇ ਜਾਣਗੇ। ਭਾਵੇਂ ਸਰੀਰ ਛੱਡ ਕੇ ਜਾਣ, ਭਾਵੇਂ ਸਰੀਰ ਤੋਂ ਸਰੀਰ ਦੇ ਸਮੇਤ ਹੀ ਚਲੇ ਜਾਣ, ਕਿਉਂਕਿ ਸਤਿਗੁਰੂ ਸਰੀਰ ਰੂਪ ਹੁੰਦੇ ਨਹੀਂ, ਇਹ ਤਾਂ ਦੇਖਣ ਵਾਸਤੇ ਸਰੀਰ ਦਿਸ ਰਿਹਾ ਹੁੰਦਾ ਹੈ। ਹੁਣ ਜਿਹੜੇ ਕੋਈ ਐਸੇ ਸੱਤ ਹੁੰਦੇ ਅਵਤਾਰੀ ਪੁਰਸ਼ ਹੁੰਦੇ ਹੈ ਉਹਨਾਂ ਦਾ ਐਸਾ ਸਰੀਰ ਨਹੀਂ ਹੁੰਦਾ ਜਿਵੇਂ ਸਾਡਾ ਇਹ ਸਥੂਲ ਸਰੀਰ ਜਾਂ ਹੱਡ ਚਮਦਾ ਹੁੰਦਾ ਹੈ, ਉਹ ਤਾਂ ਭਾਵਨਾ ਕਰਕੇ ਦਿਸ ਰਿਹਾ ਹੁੰਦਾ ਹੈ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਦੋਂ ਉਹ ਨਦੇਵ ਸ਼ਹਿਰ ਵਿਖੇ ਜਿੱਥੇ ਅੱਜ ਸੱਚਖੰਡ ਗੁਰਦੁਆਰਾ ਬਣਿਆ ਜੋਤੀ ਜੋਤ ਸਮਾਉਣ ਲੱਗੇ ਹੈ, ਜਿੰਨੇ ਸਿੰਘ ਸੀ ਆਪ ਜੀ ਨੂੰ ਉੱਠ ਉੱਠ ਕੇ ਮੱਥਾ ਟੇਕ ਰਹੇ ਹੈ ਅਤੇ ਚਰਨੀ ਹੱਥ ਲਾਉਣ ਦੀ ਕੋਸ਼ਿਸ਼ ਕਰ ਰਹੇ ਵੀ ਆਖਰੀ ਦਰਸ਼ਨ ਆਖਰੀ ਚਰਨਾਂ 'ਤੇ ਹੱਥ ਲੱਗ ਕੇ ਮੱਥਾ ਟੇਕ ਲਓ, ਮੁੜ ਕੇ ਨਹੀਂ ਕੁਝ ਹੋਣਾ ਹੈ। ਰਾਜ ਮਹਾਰਾਜ ਨੇ ਅਚਰਜੀ ਕੌਤਕ ਕੀਤਾ, ਦਰਸ਼ਨ ਤਾਂ ਹੋ ਹੀ ਜਾ ਰਹੇ ਹੈ ਪਰ ਚਰਨ ਜਿਹੜੇ ਮਹਾਰਾਜ ਦੇ ਹੱਥਾਂ ਵਿੱਚ ਨਹੀਂ ਆ ਰਹੇ। ਸਿੰਘ ਕਹਿਣ ਲੱਗੇ ਮਹਾਰਾਜ ਇਹ ਕੀ ਲੀਲਾ, ਕੀ ਕਾਰਨ ਹੈ? ਪਹਿਲਾਂ ਜਦੋਂ ਚਰਨਾਂ 'ਤੇ ਹੱਥ ਲਾਉਂਦੇ ਸੀ ਤੁਹਾਡੇ ਚਰਨ ਹੱਥਾਂ ਵਿੱਚ ਆਉਂਦੇ ਸੀ, ਛੋਹਦੇ ਸੀ, ਅੱਜ ਸਰੂਪ ਦੇ ਦਰਸ਼ਨ ਹੋ ਰਹੇ ਹੈ ਤੁਹਾਡੇ ਚਰਨ ਹੱਥਾਂ ਵਿੱਚ ਨਹੀਂ ਆ ਰਹੇ। ਮਹਾਰਾਜ ਹੱਸ ਕੇ ਕਹਿਣ ਲੱਗੇ ਵੀ ਇਹ ਜਿਹੜਾ ਸਰੀਰ ਹੈ ਨਾ ਇਹ ਪੰਜ ਭੌਤਿਕ ਨਹੀਂ, ਪੰਜ ਤੱਤਾਂ ਦਾ ਨਹੀਂ, ਇਹ ਤਾਂ ਤੁਹਾਡੀ ਭਾਵਨਾ ਕਰਕੇ ਐਸਾ ਸਰੂਪ ਜੀ ਇਹ ਜਿਵੇਂ ਹੱਥਾਂ ਵਿੱਚ ਬਾਕੀ ਇਹ ਸੂਰ ਸਰੀਰ ਆ ਜਾਂਦੇ ਪਕੜੇ ਜਾਂਦੇ ਆ ਨਹੀਂ ਇਹ ਹੈ, ਇਸ ਕਰਕੇ ਆਚਾਰਿਆ ਸਰੂਪ ਹੀ ਹੈ ਇਹ। ਉਹ ਇਸ ਤਰ੍ਹਾਂ ਗੁਰੂ ਕਲਗੀਧਰ ਜੀ ਨੇ ਵੀ ਐਸਾ ਕੌਤਕ ਜਿਹਾ ਆਪਣੇ ਸਰੀਰ ਛੱਡਣ ਸਮੇਂ ਸਾਰੇ ਸਿੰਘਾਂ ਨੂੰ ਕਰਕੇ ਦਿਖਾਇਆ ਸੀ। ਕਈ ਜਿਹੜੇ ਇਤਿਹਾਸ ਵਿੱਚ ਪੜ੍ਹਨ ਵਾਲੇ ਹੋ ਕਿ ਗੁਰੂ ਮਹਾਰਾਜ ਦੇ ਸਰੀਰ ਨੂੰ ਐਸਾ ਕੋਈ ਜਾਣ ਕੇ ਬੇਸਮਝੀ ਵਿੱਚ ਵੀ ਉਹ ਗੁਰੂ ਮਹਾਰਾਜ ਨੂੰ ਵੀ ਆਮ ਮਨੁੱਖਾਂ ਵਰਗੇ ਕਹਿ ਜਾਂਦੇ ਨਾ, ਸਤਿਗੁਰ ਮੇਰਾ ਸਦਾ ਸਦਾ ਨਾਵ ਹੈ ਨਾ ਜਾਏ, ਉਹ ਬਨਾਸੀ ਪੁਰਖ ਹੈ ਸਾਹਮੇ ਰਿਹਾ ਸਮਾਏ, ਗੁਰੂ ਨਾਨਕ ਦੇਵ ਗੋਬਿੰਦ ਰੂਪ ਹੈ ਪਾਰ ਬ੍ਰਹਮ ਗੁਰ ਨਾਹੀ ਭੇਦ ਲਿਖਿਆ ਹੈ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਸਾਹਿਬ ਜੀ ਬਾਕੀ ਸਰੂਪ ਸਾਰੇ ਪਰਮੇਸ਼ਰ ਦਾ ਸਰੂਪ ਸਨ, ਵਾਹਿਗੁਰੂ ਭਾਵੇਂ ਗੁਪਤ ਹੋ ਜਾਏ ਆਪਣੀ ਮੌਜ ਵਿੱਚ ਭਾਵੇਂ ਪ੍ਰਗਟ ਹੋ ਕੇ ਕਿਸੇ ਰੂਪ ਵਿੱਚ ਬਹਿ ਜਾਏ, ਇਹ ਉਹਦੀ ਆਪਣੀ ਇੱਛਾ ਆਪਣੀ ਮੌਜ ਹੈ। ਜਿਹੜਾ ਕੋਈ ਸਿਆਣਾ ਗੁਰਸਿੱਖ ਹੈ, ਸਿਆਣਾ ਸੂਝਵਾਨ ਹੈ, ਉਹ ਤਾਂ ਐਸੀ ਵਾਹਿਗੁਰੂ ਦੀ ਲੀਲਾ ਦੇਖ ਕੇ ਕੋਈ ਸ਼ੰਕਾ ਨਹੀਂ ਕਰਦਾ ਹੈ, ਜਿਹੜੇ ਬੇਸਮਝ ਹੈ ਉਹ ਇਹੋ ਜਿਹੀਆਂ ਸ਼ੰਕਾ ਉਸ ਵੇਲੇ ਵੀ ਕਰੀ ਜਾਂਦੇ ਸੀ, ਅੱਜ ਕੱਲ੍ਹ ਵੀ ਐਸਾ ਕਰਾਈ ਜਾਂਦੇ। ਕਹਿੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੇ ਪ੍ਰਤੱਖ ਸਰੂਪ ਹੈ, ਪ੍ਰਗਟ ਗੁਰਾਂ ਕੀ ਦੇਹ ਹੈ, ਇਹਨਾਂ ਦਾ ਇਸ਼ਨਾਨ ਕਿਉਂ ਨਹੀਂ ਹੁੰਦਾ ਹੈ, ਇਹਨਾਂ ਨੂੰ ਗਾਤਰਾ ਕਿਰਪਾਨ ਕਿਉਂ ਨਹੀਂ ਹੈ, ਇਹਨਾਂ ਦਾ ਆਹ ਕਿਉਂ ਨਹੀਂ, ਆਹ ਨਹੀਂ ਹੈ, ਇਸ ਤਰ੍ਹਾਂ ਦੀਆਂ ਸ਼ੰਕਾਵਾਂ ਕਰਕੇ ਉਹ ਗੁਰੂ ਮਹਾਰਾਜ ਦੀ ਜਿਹੜੀ ਅੰਦਰਲੇ ਭਾਵ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅਮਲ ਸਾਰੇ ਤੋਂ ਦੂਰ ਹੋ ਰਹੇ ਹੈ, ਨੁਕਸਾਨ ਉਠਾ ਰਹੇ ਹਨ। ਇਹ ਤਾਂ ਹੁਣ ਸ਼ਬਦ ਰੂਪ ਹੈ, ਤੀਨ ਰੂਪ ਹੈ, ਮੂਰਖ ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਸੋਏ ਸਮਝ ਆਏ। ਇੱਕ ਸਾਡਾ ਨਿਰਗੁਣ ਸਰੂਪ ਹੈ ਜਿਹੜਾ ਰੂਪ ਰੰਗ ਤੋਂ ਚੇਨ ਚੱਕਰ ਤੋਂ ਬਾਹਰ ਆ, ਇੱਕ ਸਰਗੁਣ ਸਰੂਪ ਹੈ ਦਿਸਣ ਵਾਲਾ ਵੀ ਹੈ, ਤੀਸਰਾ ਸਾਡਾ ਸ਼ਬਦ ਰੂਪ ਹੈ, ਗੁਰਬਾਣੀ ਹੈ। ਇਸ ਕਰਕੇ ਹੈ ਉੱਥੇ ਨੇ ਸਰੂਪ ਇੱਕੋ ਜਿਹੇ, ਔਰ ਇਸ ਤਰ੍ਹਾਂ ਥੋੜ੍ਹਾ ਥੋੜ੍ਹਾ ਫਰਕ ਹੈ, ਜਿੱਥੇ ਸ਼ਬਦ ਰੂਪ ਉੱਥੇ ਇਹ ਹੈ ਉਪਦੇਸ਼ ਦੇ ਰਹੇ ਹੈ। ਪਾਣੀ ਦੁਆਰਾ ਉਂਝ ਕੋਈ ਹੱਥਾਂ ਪੈਰ ਨਹੀਂ ਹੈ, ਕੋਈ ਖਾਣਾ ਪੀਣਾ ਨਹੀਂ ਹੈ, ਕਿਉਂਕਿ ਸ਼ਬਦ ਰੂਪ ਹੋ ਰਹੇ ਹੈ। ਸ਼ਬਦ ਦਾ ਅਸੀਂ ਇਸ਼ਨਾਨ ਨਹੀਂ ਕਰਾ ਸਕਦੇ, ਜਿਹੜਾ ਵਾਕ ਹੁੰਦਾ ਸਾਡੇ ਮੁੱਖ ਤੋਂ ਉਹ ਗਿਆਨ ਤਾਂ ਸਾਰਾ ਦਿੰਦਾ ਨਾ ਸਾਨੂੰ, ਪਰ ਸੂਰ ਰੂਪ ਵਿੱਚ ਉਹਦੇ ਦਰਸ਼ਨ ਨਹੀਂ ਹੁੰਦੇ ਵਾਕ ਦੇ। ਉਹ ਕੋਈ ਵੀ ਅਸੀਂ ਜ਼ਬਾਨ ਤੋਂ ਵਾਕ ਕਹੀਏ ਨਹੀਂ ਦਰਸ਼ਨ ਹੁੰਦੇ, ਅਤੇ ਉਹਦੇ ਵਿੱਚੋਂ ਵਾਕ ਦੇ ਵਿੱਚੋਂ ਗਿਆਨ ਪੂਰਾ ਪੂਰਾ ਸਾਨੂੰ ਹਾਸਲ ਹੁੰਦਾ। ਜੇ ਚੰਗਾ ਵਾਕ ਤਾਂ ਚੰਗਾ ਗਿਆਨ ਹੋਊਗਾ, ਅਤੇ ਮਾੜਾ ਹੈ ਤਾਂ ਮਾੜਾ ਮੋਟਾ ਜਿਹਾ ਅਸੀਂ ਘਾਲ ਘੂਲ ਜੇ ਕੱਢ ਕੇ ਦੇਖੋ ਗਿਆਨ ਹੁੰਦਾ ਸਾਨੂੰ ਝੱਟ ਅਸੀਂ ਗਲ ਪੈਂਦੇ ਹਾਂ। ਸਾਡੇ ਸੰਬੰਧ ਵਿੱਚ ਕੋਈ ਵਾਕ ਰਾਹੀਂ ਪੁੱਠਾ ਸਿੱਧਾ ਬੋਲੇ, ਅਸੀਂ ਗਿਆਨ ਉਹਦੇ ਗਲ ਪੈਂਦੇ ਹਾਂ ਵੀ ਤੂੰ ਕਿਵੇਂ ਬੋਲਦਾ, ਕਿਵੇਂ ਬਕਵਾਸ ਮਾਰਦਾ ਹੈ। ਉਂਝ ਕੋਈ ਵਾਕ ਦਾ ਰੂਪ ਰੰਗ ਹੈ ਨਹੀਂ ਹੈ, ਗਿਆਨ ਸਾਰਾ ਉਹਦੇ ਵਿੱਚੋਂ ਇਉਂ ਗੁਰਬਾਣੀ ਗੁਰੂ ਪਰਮੇਸ਼ਰ ਦਾ ਵੀ ਗੁਰੂ ਦਾ ਵੀ ਜਿਹੜਾ ਇਹ ਸ਼ਬਦ ਰੂਪ, ਇਹਦਾ ਕੋਈ ਰੂਪ ਰੰਗ ਨਹੀਂ ਹੈ, ਕੋਈ ਇਸ਼ਨਾਨ ਨਹੀਂ ਹੈ, ਗਿਆਨ ਇਹਦੇ ਵਿੱਚੋਂ ਸਾਰਾ ਹੋ ਰਿਹਾ ਹੈ। ਸੋ ਐਸੇ ਜਿਹੜੇ ਵਰਲੇ ਉਹ ਸਮਝਦੇ ਹਨ। ਰਹੁ ਵਿਚਾਰ ਲਓ, ਆਪਾਂ ਹੁਣ ਇੱਥੇ ਸਮਾਪਤੀ ਕਰੀਏ। ਜਿਵੇਂ ਗੁਰੂ ਅੰਗਦ ਸਾਹਿਬ ਜੀ ਜੋਤੀ ਜੋਤ ਸਮਾਏ ਪ੍ਰਸੰਗ ਕੇ ਸੁਣਾਂਗੇ। ਅਰਦਾਸ ਵਿਛੜੀਏ ਜੀ। ਸਿੰਘਾਸਨ ਪਰ ਵਿਦਿਤ ਭੇ, ਦੇਖ ਸਕਲ ਹਰ ਖਾਏ, ਜੈ ਜੈ ਸ਼ਬਦ ਉਚਾਰ ਕਰ, ਪਰੇ ਦੌਰ ਸਭ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।